ਆਪਾਂ ਪਾਵਨ ਪਵਿੱਤਰ ਇਤਿਹਾਸ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਰਲ ਮਿਲ ਕੇ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਆਪ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਸਿੰਘਾਸਨ ਉੱਪਰੋਂ ਸਭਾਇਮਾਨ ਹੁੰਦਿਆਂ ਹੋਇਆਂ ਬੇਅੰਤਾਂ ਨੂੰ ਸਭ ਉਪਦੇਸ਼ ਦੇ ਕੇ ਤਾਰਿਆ ਹੈ, ਇਸੇ ਤਰ੍ਹਾਂ ਜਿਹੜੇ ਕੋਈ ਗੁਰੂ ਘਰ ਦੇ ਨਿੰਦਕ ਹਨ ਉਹਨਾਂ ਨੂੰ ਕਿਵੇਂ ਸਾਰਿਆਂ ਦੇ ਵਿੱਚ ਹੀ ਜ਼ਾਹਰ ਕਰਕੇ ਸ਼ਰਮਿੰਦ ਦਜਿਆਵਾਨ ਕੀਤਾ ਹੈ, ਉਹ ਕੱਲ੍ਹ ਦੇ ਇਤਿਹਾਸ ਵਿੱਚ ਦੁਖੀ ਤਪੇ ਦਾ ਪ੍ਰਸੰਗ ਸੁਣਿਆ ਸੀ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਮਹਾਨ ਮਹਿਮਾ ਸੁਣ ਸੁਣ ਕੇ ਸਭ ਦਾ ਮਚਦਾ ਰਹਿੰਦਾ ਸੀ। ਇੱਕ ਤਾਂ ਇਹਨਾਂ ਮਨੁੱਖ ਅੱਗ ਵਿੱਚ ਸੜਦਾ ਮਚਦਾ ਹੈ, ਉਹ ਤਾਂ ਮਰਿਆ ਹੀ ਹੁੰਦਾ ਹੈ ਅਤੇ ਅੱਗ ਦਾ ਸੇਕ ਵੀ ਨਹੀਂ ਲੱਗਦਾ ਹੈ, ਕੋਈ ਅਸਰ ਨਹੀਂ ਉਹਦਾ ਹੈ। ਇੱਕ ਅੱਗ ਈਰਖਾ ਅਤੇ ਦਵੈਸ਼ ਦੀ, ਇਹਦੇ ਵਿੱਚ ਮਨੁੱਖ ਕਿਸੇ ਦੀ ਵਡਿਆਈ ਸੁਣ ਕੇ, ਜਸ ਸੁਣ ਕੇ, ਮਹਿਮਾ ਸੁਣ ਕੇ ਫਿਰ ਈਰਖਾ ਅੱਗ ਅੰਦਰ ਪ੍ਰਗਟ ਹੁੰਦੀ ਹੈ, ਫਿਰ ਉਹਦੇ ਨਾਲ ਤਾਂ ਜ਼ਿਆਦਾ ਹੀ ਸਰਦਾ ਮਚਦਾ ਹੈ, ਬਹੁਤ ਅਖਿਆਈ ਹੁੰਦੀ ਹੈ। ਉਹ ਕਿਸ ਕਰਕੇ ਈਰਖਾ ਕਰਦਾ ਹੈ? ਆਪਣੇ ਵਿੱਚ ਤਾਂ ਮਨੁੱਖ ਦੇ ਵਿੱਚ ਉਹ ਚੰਗੇ ਗੁਣ ਹੁੰਦੇ ਨਹੀਂ ਹੈ, ਅਤੇ ਦੂਜਿਆਂ ਦਾ ਜਦੋਂ ਜਸ ਸੁਣਦਾ ਹੈ ਫਿਰ ਉਹ ਨਿੰਦਿਆ ਕਰਦਾ ਹੈ, ਨਿੰਦਿਆ ਕਰਨ ਦੇ ਨਾਲ ਹੀ ਫਿਰ ਜਸ ਸੁਣ ਕੇ ਈਰਖਾ ਆਉਂਦੀ ਹੈ, ਅਤੇ ਫਿਰ ਉਹ ਜਸ ਰੂਪ ਵੀ ਕਹਿੰਦੇ ਸੇਕ ਦੇ ਵਿੱਚ ਸੜੀ ਮੱਚੀ ਜਾਂਦਾ। ਜਿਉਂ ਜਿਉਂ ਕਿਸੇ ਦੇ ਜਸ ਮਹਿਮਾ ਵਡਿਆਈ ਹੁੰਦਾ ਹੈ ਉਵੇਂ ਉਹ ਫਿਰ ਦਗਦ ਹੁੰਦਾ ਹੈ। ਇਸੇ ਤਰ੍ਹਾਂ ਇਹ ਤਪੇ ਦਾ ਹਾਲ ਵੀ ਬੁਰਾਈ ਸੀ, ਇਹ ਵੀ ਸਰਦਾ ਮਚਦਾ ਰਹਿੰਦਾ ਸੀ। ਗੁਰੂ ਮਹਾਰਾਜ ਨੇ ਵੀ ਇਹ ਬਾਹਰੋਂ ਭਾਵੇਂ ਤਪਾ ਕਹਾਉਂਦਾ ਹੈ, ਉਂਝੇ ਤਪਾ ਤਪਾ ਹੈ ਨਹੀਂ ਹੈ। ਸੋ ਇਸ ਤਰ੍ਹਾਂ ਉਹ ਬਾਲੀ ਸਾਹਿਬ ਦੀ ਜਿਹੜੀ ਚੱਠ ਹੈ, ਜਾਣੀ ਨਵੇਂ ਮਕਾਨ ਦੇ ਵਿੱਚ ਜਦੋਂ ਪ੍ਰਵੇਸ਼ ਹੋਈਏ ਉਦੋਂ ਕੋਈ ਜਿਹੜਾ ਪੁੰਨ ਦਾਨ ਕਰੀਏ, ਜਗ ਕਰੀਏ, ਕੋਈ ਪਾਠ ਪੂਜਾ ਕਰੀਏ, ਉਹਨੂੰ ਆਮ ਲੋਕਾਂ ਵਿੱਚ ਉਹ ਚੱਠ ਕਿਹਾ ਜਾਂਦਾ ਹੈ। ਜਿਵੇਂ ਕੋਈ ਪੁੱਤਰ ਪੈਦਾ ਹੋ ਜਾਏ ਉਹਦੀ ਖੁਸ਼ੀ ਵੀ ਜਿਹੜਾ ਕੁਛ ਕਰੀਏ ਕਰੀਏ, ਅਸੀਂ ਪੁੰਨ ਦਾਨ ਪਾਠ ਪੂਜਾ ਉਹਨੂੰ ਅਸੀਂ ਕਹਿੰਦੇ, ਅਸੀਂ ਵੀ ਪੁੱਤਰ ਦੀ ਛਟੀ ਕਰਨੀ ਹੈ। ਉਹ ਹੁੰਦਾ ਵੀ ਖੁਸ਼ੀਆਂ ਮਨਾਉਣੀਆਂ, ਲੋਕਾਂ ਨੂੰ ਦਰਸਾਉਣਾ ਵੀ ਸਾਡੇ ਘਰ ਇਹ ਪੁੱਤਰ ਪੈਦਾ ਹੋਇਆ ਹੈ। ਸੋ ਇਸ ਤਰ੍ਹਾਂ ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਚੱਠ ਦਾ ਬਹਾਨਾ ਜਿਹਾ ਬਣਾ ਕੇ ਵੀ ਇਹ ਲੋਭੀ ਲਾਲਚੀ ਹੈ, ਬਹੁਤਾ ਇਹ ਈਰਖਾਲੂ ਹੈ, ਪਰਦਾ ਜ਼ਾਹਰ ਕਰਨ ਵਾਸਤੇ ਸਤਿਗੁਰੂ ਜੀ ਨੇ ਸਮੁੱਚੇ ਸਾਰਿਆਂ ਨੂੰ ਜਿਹੜਾ ਕੋਈ ਉਹ ਨਿਉਂਦਾ ਵਰਜਾਇਆ ਹੈ ਇਹਨੂੰ ਵੀ ਕਿਹਾ, ਪਰ ਇਹ ਮੰਨਿਆ ਹੀ ਨਹੀਂ ਹੈ। ਹੇ ਗੁਰੂ ਮਹਾਰਾਜ ਦੀ ਮੌਜ ਹੈ, ਭਾਵੇਂ ਆਪ ਮਾਇਆ ਗੁਰਸਿੱਖਾਂ ਤੋਂ ਬਿਲਕੁਲ ਨਹੀਂ ਲੈਂਦੇ ਸਨ ਅਤੇ ਹੱਥ ਨਹੀਂ ਲਾਉਂਦੇ ਸਨ, ਗੁਰੂ ਕੇ ਸਿੱਖ ਬੇਅੰਤ ਬੇਅੰਤ ਮਾਇਆ ਲੈ ਕੇ ਆਉਂਦੇ ਹੁੰਦੇ ਸਨ। ਜੀ ਵੀ ਖੇਲ ਵਰਤਾਈ ਹੈ ਉਹ ਗੁਰਸਿੱਖਾਂ ਦੀ ਮਾਇਆ ਸਫਲ ਕਰਨ ਵਾਸਤੇ, ਅਤੇ ਦੂਜਾ ਇਹ ਦੁਖੀ ਤਪੇ ਦਾ ਪਰਦਾ ਫਾਸ ਕਰਨ ਵਾਸਤੇ ਸਤਿਗੁਰੂ ਨੇ ਸਹਿਜੇ ਵਚਨ ਕਿਹਾ ਹੈ ਵੀ ਗੁਰੂ ਘਰ ਦੇ ਵੀ ਜਿਹੜਾ ਕੋਈ ਪ੍ਰਸ਼ਾਦਾ ਇਹ ਪੰਗਤ ਵਿੱਚ ਬੈਠ ਕੇ ਛਕੇਗਾ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚੋਂ ਪ੍ਰਸ਼ਾਦਾ ਛਕਣ ਵਾਲੇ ਨੂੰ ਇੱਕ ਰੁਪਈਆ ਦਕਸ਼ਣਾ ਵਜੋਂ ਹਾਸਲ ਹੋਏਗਾ। ਫਿਰ ਮੌਜ ਵਿੱਚ ਸਹਿਜੇ ਕਹਿ ਦਿੱਤਾ ਵੀ ਜਿਹੜਾ ਛਕੇਗਾ ਉਹਨੂੰ 2 ਰੁਪਈਏ ਮਿਲਣਗੇ ਦਕਸ਼ਣਾ ਵਿੱਚ। ਫਿਰ 5 ਕਹਿ ਦਿੱਤੇ ਨੇ, ਫਿਰ ਅਖੀਰੀ 10 ਕਹਿ ਦਿੱਤੇ ਨੇ। ਜਦੋਂ 10 ਦੀ ਗੱਲ ਹੋਈ, ਫਿਰ ਜਿਹੜਾ ਇਹ ਦੁਖੀ ਤਪਾ ਜਦੋਂ ਇਹਨੇ ਸੁਣਿਆ ਹੈ ਵੀ ਦਕਸ਼ਣਾ ਵਿੱਚ 10 ਰੁਪਈਏ ਮਿਲਦੇ ਨੇ, ਅਤੇ ਅੰਦਰੋਂ ਘਬਰਾ ਜਾ ਉੱਠਿਆ ਵੀ ਆਪਾਂ ਝੱਲੀਏ ਛਕਿਆਈਏ, 10 ਰੁਪਈਏ ਐਵੇਂ ਬਣ ਜਾਣੇ ਆ, ਨਾਲੇ ਕੀਰ ਕੜਾ ਛਕਿਆਉਣਾ, ਨਾਲੇ 10 ਰੁਪਈਏ ਲੈ ਆਉਣੇ। ਇਸ ਤਰ੍ਹਾਂ ਇਹ ਅੰਦਰ ਕਸ਼ੋਭ ਜਿਹੀ ਉੱਠਿਆ। ਇਹਨਾਂ ਨੂੰ ਸਤਿਗੁਰੂ ਨੇ ਕਹਿ ਦਿੱਤਾ ਵੀ ਹਾਂ, ਜਿਹੜਾ ਇਹ ਗੁਰੂ ਘਰ ਦੇ ਵਿੱਚ ਆ ਕੇ ਭੋਜਨ ਛਕੇਗਾ ਉਹਨੂੰ ਇੱਕ ਵਾਰੀ ਇੱਕ ਮੋਹਰ ਹਾਸਲ ਹੋਵੇਗੀ, ਯਾਨੀ 15 ਰੁਪਈਏ ਦਕਸ਼ਣਾ ਦੇ ਵਿੱਚ ਮਿਲਣਗੇ। ਪਰ ਫਿਰ ਤਾਂ ਇਹ ਰਹਿ ਨਹੀਂ ਸਕਿਆ ਹੈ, ਆਪਣੇ ਪੁੱਤਰ ਨੂੰ ਲੈ ਕੇ ਆਇਆ ਹੈ। ਅੱਗੇ ਦੇਖਿਆ ਹੁਣ ਗੁਰੂ ਕੇ ਲੰਗਰ ਦੇ ਦਰਵਾਜ਼ੇ ਬੰਦ, ਵੱਡੀ ਅੰਦਰ ਪੰਗਤ ਲੱਗੀ ਹੋਈ ਸੀ, ਉਹਨੂੰ ਛਕ ਛਕਾ ਕੇ ਫਿਰ ਦੂਜਿਆਂ ਨੂੰ ਪ੍ਰਵੇਸ਼ ਹੋਣਾ ਪਾਏਗਾ। ਇਹਨੇ ਕੀ ਕੀਤਾ ਵੀ ਕਿਤੇ ਪੰਗਤ ਵਿੱਚੋਂ ਰਹਿ ਨਾ ਜਾਏ, ਦਰਸ਼ਨਾਂ ਤੋਂ ਖਾਲੀ ਨਾ ਹੋ ਜਾਏ, ਕੰਧ ਤੋਂ ਉੱਪਰ ਚੜਾਇਆ ਵੀ ਤੂੰ ਅਗਲੇ ਪਾਸੇ ਉੱਤਰ ਜਾ। ਉਹ ਇੱਧਰੋਂ ਤਾਂ ਚੜਾ ਦਿੱਤਾ, ਹੁਣ ਅੱਗੇ ਕੋਈ ਸੰਭਾਲਣ ਵਾਲਾ ਹੈ ਨਹੀਂ ਸੀ। ਉਹ 15 ਰੁਪਈਏ ਦੇ ਲੋਭ ਲਚਾਇਆ, ਜਦੋਂ ਹੇਠਾਂ ਨੂੰ ਡਿੱਗਿਆ, ਡਿੱਗਦਿਆਂ ਸਾਰ ਲੱਤ ਟੁੱਟ ਗਈ ਪੁੱਤ ਦੀ, ਉਹ ਉੱਥੇ ਹੀ ਚੀਕਾਂ ਮਾਰੇ। ਜਿਹੜੇ ਸਿਆਣੇ ਸੀ ਉਹ ਦੇਖ ਦੇਖ ਕੇ ਫਿਰ ਉਹ ਖੜਾ ਖੜਾ ਕੇ ਹੱਸਣ ਤਾਂ ਧਾੜੀਆਂ ਮਾਰਨ ਵੀ ਤਪਾ ਜਿਹੜਾ ਹੈ ਵੀ ਇਹ ਤਾਂ ਲੋਹ ਲਹਿਰ ਨੇ ਕਾਲ ਦਿੱਤਾ ਹੈ। ਉਹ ਕਹਿੰਦਾ ਤਪਾ ਹੈ ਅੰਦਰੋਂ ਬੜਾ ਮਾਇਆ ਦਾ ਲੋਭੀ ਹੈ, ਪੂਜਾ ਦੇ ਧਨ ਨੇ ਦਵਾਇਆ ਪਿਆ ਹੈ, ਜਿੱਥੇ ਥੋੜ੍ਹਾ ਧਨ ਮਿਲਦਾ ਉੱਥੇ ਤਾਂ ਇਹ ਨੇੜੇ ਨਹੀਂ ਢੁੱਕਦਾ ਹੈ, ਜਿੱਥੇ ਬਹੁਤੀ ਮਾਇਆ ਮਿਲੇ ਉੱਥੇ ਆਪਣਾ ਧਰਮ ਧਰਮ ਨਿਯਮ ਨੂੰ ਸਭ ਹਾਰ ਦਿੰਦਾ ਛੱਡ ਦਿੰਦਾ ਹੈ। ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਸ ਵੇਲੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਸੀ ਆਪ ਜੀ, ਫਿਰ ਗੁਰਸਿੱਖਾਂ ਨੇ ਪੁੱਛਿਆ ਸੀ ਵੀ ਇਹ ਤਪੇ ਨਾਲ ਮਾਰਾ ਕਿਵੇਂ ਹੋਇਆ ਸੀ, ਆਪ ਜੀ ਨੇ ਇੱਕ ਸਲੋਕ ਉਚਾਰਨ ਕੀਤਾ ਸੀ ਜੋ ਗੌੜੀ ਰਾਗ ਦੇ ਵਿੱਚ ਸਵਾਏ ਮਾਨ ਹੈ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਅੱਗੋਂ ਦੇ ਸਦਿਆ ਸੱਤਾ ਦੀ ਭਿੱਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਏ ਕ ਆਣ ਤਪੈ ਪੁੱਤ ਵਿੱਚ ਬਹਾਲਿਆ। 5 ਲੋਕ ਸਭ ਹੱਸਣ ਲੱਗੇ, ਇਸ ਤਰ੍ਹਾਂ ਤਪਾ ਲੋਭ ਲਹਿਰ ਹੈ ਗਾਲਿਆ, ਆਣ ਤਪੈ ਪੁੱਤ ਵਿੱਚ ਬਹਾਲਿਆ। ਇਸ ਤਰ੍ਹਾਂ ਵੀ ਜਿਹੜੇ ਸ੍ਰੇਸ਼ਟ ਲੋਕ ਆ, ਦੇਖ ਦੇਖ ਕੇ ਜਦੋਂ ਪੰਗਤ ਵਿੱਚ ਲਿਆ ਬਹਾਇਆ ਹੈ, ਹੱਸਣ ਲੱਗ ਪਏ ਵੀ ਦੇਖੋ ਲੋਭ ਲੈਣ ਨੇ ਕਿਵੇਂ ਗਾਲਿਆ, ਕਿੱਥੇ ਤਾਂ ਨਿਉਂਦਾ ਨਹੀਂ ਮੰਨਦਾ ਸੀ, ਕਿੱਥੇ ਹੁਣ ਪੁੱਤ ਨੂੰ ਵਿੱਚ ਲਿਆ ਬਹਾਇਆ, ਲੱਦ ਵੀ ਤੜਾ ਲਈ ਹੈ। ਇਸ ਤਰ੍ਹਾਂ ਜਿਵੇਂ ਗੁਰੂ ਰਾਮਦਾਸ ਸਾਹਿਬ ਨੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠ ਕੇ ਸਲੋਕ ਉਚਾਰਨ ਕੀਤਾ ਸੀ, ਉਹ ਵੀ ਆਪਾਂ ਕੱਲ੍ਹ ਦੇ ਸਮੇਂ ਵਿੱਚ ਸਾਰੇ ਪਾਠ ਸੁਣਿਆ ਔਰ ਸੁਣੇ ਹੈ। ਅਜੇ ਅੱਗੇ ਪ੍ਰਸੰਗ ਆਉਂਦਾ ਹੈ, ਉਹ ਮਨ ਚ ਚਲਾ ਕੇ ਸੁਣੀਏ ਜੀ। ਅਪਰ ਕਥਾ ਆਪ ਸੁਣੋ ਅਗਾਰੀ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਹੇ ਗੁਰੂ ਕੇ ਸਿੱਖੋ, ਹੁਣ ਗੁਰੂ ਅਮਰਦਾਸ ਸਾਹਿਬ ਜੀ ਅਗਲੀ ਹੋਰ ਕਥਾ ਸੁਣਾਓ। ਸ੍ਰੀ ਸਤਿਗੁਰੂ ਮਹਾਤਮ ਭਾਰੀ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਸੁਣਦਾ ਮਹਾੜਾ ਭਾਰੀ ਮਹਾਤਮ ਹੈ, ਬਹੁਤ ਹੀ ਫੜ ਹੈ। ਇੱਕ ਖੱਤਰੀ ਥੋ ਪ੍ਰੇਮਾ ਨਾਮ। ਇੱਕ ਖੱਤਰੀ ਜਾਤ ਦਾ ਸੀ ਜਿਸਦਾ ਨਾਮ ਸੀ ਪ੍ਰੇਮਾ, ਇਸ ਸਹਿਬਾਜਪੁਰੇ ਨਗਰ ਦਾ ਹੈ ਸੀ। ਮਾਤ ਪਿਤਾ ਨਹਿ ਭਰਾਤਾ ਧਾਮ। ਇਸ ਤਰ੍ਹਾਂ ਕਹਿੰਦੇ ਇਹਦੇ ਮਾਤਾ ਪਿਤਾ ਕਹਿੰਦੇ ਚੜ੍ਹਾਈ ਕਰ ਗਏ ਸਨ, ਤੇ ਘਰ ਵੀ ਘਾਟ ਕੋਈ ਹੈ ਨਹੀਂ ਸੀ। ਕੁਸ਼ਟ ਸਰੀਰ ਵਿਖੇ ਰੁੱਝ ਪਾਇਓ। ਇਹਦੇ ਸਰੀਰ ਤੇ ਕਹਿੰਦੇ ਬਹੁਤ ਆਏ ਵਿਸ਼ੇ ਭੋਗ ਹੋਣ ਕਰਕੇ ਵਿਕਾਰੀ ਹੋਣ ਕਰਕੇ ਕੋਹੜ ਦਾ ਰੋਗ ਹੋ ਗਿਆ। ਅਸੀਂ ਸੁਜਾਗ ਦੇ ਨਾਲ ਅਦਕ ਦਰਿਦਰੀ ਸੋ ਹੋਏ ਗਾਇਓ, ਇਸ ਕਰਕੇ ਨਹਾਉਂਦਾ ਧੋਂਦਾ ਨਹੀਂ, ਬਹੁਤਾ ਦਰਿਦਰੀ ਆਲਸੀ ਹੋ ਗਿਆ, ਲਿਬੜਿਆ ਤਿਬੜਿਆ ਰਹਿੰਦਾ ਹੈ। ਹੱਥ ਪਾਦ ਗਰ ਕੇ ਗਿਰ ਪਰੇ, ਇਸ ਤਰ੍ਹਾਂ ਆਰਸ਼ ਦੇ ਰੋਗ ਨਾਲ ਕੋਹੜ ਹੋ ਗਿਆ ਹੈ, ਜਿਸ ਕਰਕੇ ਕਹਿੰਦੇ ਇਹਦੇ ਹੱਥ ਤੇ ਪੈਰ ਗਲ ਕੇ ਡਿੱਗ ਪਏ ਨੇ, ਝੜ ਗਏ ਨੇ। ਕੋ ਨਹਿ ਨਿਕਟ ਹੋਣ ਦੇ ਖਰੇ, ਇਸ ਕਰਕੇ ਪ੍ਰੇਮੇ ਕੋਹੜੀ ਨੂੰ ਕੋਈ ਵੀ ਜਿਹੜਾ ਸਿਆਣਾ ਆਪਣੇ ਨੇੜੇ ਤੇੜੇ ਨਹੀਂ ਖੰਡ ਦਿੰਦਾ ਹੈ। ਦੇਖ ਅਮੰਗਲ ਪਿਖਤ ਗਿਲਾਨ, ਹਾਂ ਕਹਿੰਦੇ ਭੈੜਾ ਜਾ ਇਹਦਾ ਰੂਪ ਜਾ ਦੇਖ ਕੇ ਲੋਕ ਬੜੀ ਗਿਲਾਨੀ ਕਰਦੇ ਨਫ਼ਰਤ ਕਰਦੇ ਹਨ। ਮਾਖੀ ਬ੍ਰਿੰਦ ਸੰਗ ਨਿਤ ਠਾਨ, ਹਾਂ ਜਿੱਧਰ ਵੀ ਜਾਂਦਾ ਇਹਦੇ ਨਾਲ ਬੜੀਆਂ ਮੱਖੀਆਂ ਭਿਣਕਦੀਆਂ ਰਹਿੰਦੀਆਂ ਹਨ। ਗਲ ਮਹਿ ਬਾਂਧਿਓ ਮਾਟੀ ਬਾਸਨ, ਹਾਂ ਕਹਿੰਦੇ ਖਾਣ ਪੀਣ ਵਾਸਤੇ ਇਹ ਬੰਦੋਬਸਤ ਹੈ, ਗਲਦੀ ਵਿੱਚ ਇੱਕ ਮਿੱਟੀ ਦਾ ਭਾਂਡਾ ਜਾਂ ਕਸੋਰਾ ਜਾਂ ਠੂਠਾ ਜਾਂ ਬਣਿਆ ਹੋਇਆ। ਠਾਡੋ ਹੋਏ ਆਏ ਕੋ ਪਾਸਨ, ਆਏ ਕੋੜੀ ਦੇ ਨੇੜੇ ਤੇੜੇ ਕੋਈ ਆ ਕੇ ਖੜਾ ਵੀ ਨਹੀਂ ਕੋਈ ਹੁੰਦਾ ਹੈ। ਬੈਠਿਓ ਖਿਸਕ ਖਿਸਕ ਕਰ ਚਾਲ ਹੈ, ਇਸ ਤਰ੍ਹਾਂ ਤੁਰ ਵੀ ਨਹੀਂ ਸਕਦਾ ਹੈ ਬੈਠਿਆ ਹੋਇਆ। ਤਬਲ ਰਾਜਾ ਰਾਹੀਂ ਤਬਲ ਬਾਜਾਂ ਨੂੰ ਘਸੀੜ ਘਸੀੜ ਕੇ ਜੇ ਰੜ ਕੇ ਜੇ ਚੱਲਦਾ ਹੈ। ਕਰ ਕੋ ਦਇਆ ਟੂਕ ਤੇ ਹਿਕਾਲ ਹੈ, ਸਾਰੇ ਤਾਂ ਇਹੋ ਜਿਹੇ ਹੁੰਦੇ ਨੇ, ਕੋਈ ਰਹਿਮ ਵਾਲੇ ਵੀ ਹੁੰਦੇ ਆ, ਰਹਿਮ ਜਾ ਤਰਸ ਜਾ ਕਰਕੇ ਕੋਈ ਨਾ ਕੋਈ ਇਹਦੇ ਠੂਠੇ ਵਿੱਚ ਟੁਕੜਾ ਪਾ ਦਿੰਦਾ, ਭੋਜਨ ਪਾ ਦਿੰਦਾ। ਇਸ ਵਿਧ ਆਪਣੋ ਸਮਾਂ ਬਤਾਵ ਹੈ, ਇਸ ਤਰ੍ਹਾਂ ਜਿਹੜੇ ਪ੍ਰੇਮਾ ਕੁਸ਼ਤੀ ਹੈ ਆਪਣਾ ਜਿਹੜਾ ਸਮਾਂ ਦੁੱਖ ਨਾਲ ਲੰਘਾ ਰਿਹਾ ਹੈ। ਦਯੋਸ ਜਾਮਨੀ ਸੰਕਟ ਪਾਵ ਹੈ, ਦਿਨ ਹੋਵੇ ਰਾਤ ਹੋਵੇ ਕੋੜ ਦੇ ਦੁੱਖ ਦੇ ਨਾਲ ਬੜਾ ਦੁੱਖ ਪਾਉਂਦਾ ਹੈ। ਜਿਸ ਢਿੱਗ ਹੋਏ ਤ੍ਰਿਸਕਾਰ ਹੈ ਸੋਏ, ਬੜਾ ਮੋਟਾ ਨੇੜਾ ਤੇੜੇ ਹੋ ਜਾਏ ਉਹ ਬੜਾ ਇਹਨੂੰ ਕਹਿੰਦੇ ਨਿਰਾਦਰ ਕਰਦਾ ਹੈ, ਦੁਰ ਦੁਰ ਕਰਦਾ ਹੈ। ਦੇਖਣ ਪੀਣਾ ਕਰਹਿ ਤਿਸ ਕੋਏ, ਉਹ ਨੇੜੇ ਤਾਂ ਕਿਸੇ ਨੇ ਕੀ ਦੇਖਣਾ ਹੈ, ਜੇ ਕਿਤੇ ਅਜੇ ਤੈਨੂੰ ਦੇਖਣਾ ਨਹੀਂ ਚਾਹੁੰਦਾ, ਕੋੜ ਵੱਲੇ ਕੋਈ ਝਾਕਦਾ ਨਹੀਂ ਹੈ। ਤਿੰਨ ਗੁਰ ਮਹਿਮਾ ਸੁਣੀ ਕਨੇਰੀ, ਇਸ ਪ੍ਰੇਮੇ ਕੁਸ਼ਤੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਬਹੁਤੀ ਮਹਿਮਾ ਸੁਣੀ ਹੈ। ਜਨਮ ਰੰਕ ਜਿਮ ਸੁਰ ਤੁਰ ਕੇਰੀ, ਗੁਰੂ ਅਮਰਦਾਸ ਸਾਹਿਬ ਧੰਨ ਮਾਣਿਆਂ ਦੇ ਮਾਣ ਬਖਸ਼ਣ ਵਾਲੇ, ਅਨਥਾਵਿਆਂ ਨੂੰ ਥਾਂ ਬਖਸ਼ਣ ਵਾਲੇ, ਨਿਓਟਿਆਂ ਦੀ ਓਟ ਹੈ, ਨਿਗਤਿਆਂ ਦੀ ਗਤ ਕਰਨ ਵਾਲੇ, ਨਥਿਰਿਆਂ ਦੇ ਤਿਰ ਰੂਪ ਆਸਾ ਰੂਪ ਹੈ, ਨਮਾਣਿਆਂ ਨੂੰ ਮਾਣ ਬਖਸ਼ਣ ਵਾਲਿਓ, ਸਤਿਗੁਰੂ ਦੀ ਇਹਨੇ ਮਹਿਮਾ ਸੁਣੀ ਹੈ। ਫਿਰ ਪੜੋ ਪੰਗਤੀ, ਜਨਮ ਰੰਕ ਜਿਮ ਸੁਰ ਤਰ ਕੇ, ਹਾਂ ਜਿਵੇਂ ਕੋਈ ਜਨਮ ਤੋਂ ਲੈ ਕੇ ਕੰਗਾਲ ਹੋਵੇ ਉਹਦੇ ਘਰ ਦੇ ਵਿੱਚ, ਕਹਿੰਦੇ ਕੱਲ ਬਿਰਸ਼ ਆ ਜਾ, ਜਿਵੇਂ ਉਹ ਖੁਸ਼ੀ ਹੁੰਦਾ ਹੈ ਉਹ ਖੁਸ਼ ਹੋ ਗਿਆ ਹੈ। ਸੁਣ ਸੁਣ ਜਸ ਕੋ ਹੁਲ ਸਹ ਮਨ ਮਹਿ, ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਸ ਸੁਣ ਸੁਣ ਕੇ ਆਪਣੇ ਮਨ ਦੇ ਵਿੱਚ ਬੜਾ ਖੁਸ਼ ਹੁੰਦਾ, ਪ੍ਰਸੰਨ ਹੁੰਦਾ, ਉਤਸ਼ਾਹ ਵਾਲਾ ਹੁੰਦਾ। ਕਿਰਪਨ ਮਹਾ ਜਿਮ ਆਮਦ ਧਨ, ਬਹੁਤਾ ਕੋਈ ਕੰਜੂਸ ਹੋਵੇ, ਸੁਮਾ ਦਾ ਨਾਨਾ ਹੋਵੇ, ਉਹਦੇ ਘਰ ਦੇ ਵਿੱਚ ਕੋਈ ਬਹੁਤੀ ਮਾਇਆ ਆ ਜਾਏ ਚੰਚੇ ਦੀ, ਉਹ ਖੁਸ਼ ਹੋ ਜਾਂਦਾ, ਕੱਛਾ ਮਾਰਦਾ, ਉਹ ਖੁਸ਼ੀ ਵਿੱਚ ਇਹ ਪ੍ਰਸੰਨ ਹੋ ਰਿਹਾ ਹੈ। ਬੰਦਿਓ ਪ੍ਰੇਮ ਔਰ ਗਾਵਤ ਗੀਤ, ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਦੇ ਵਿੱਚ ਹਿਰਦੇ ਵਿੱਚ ਐਸਾ ਪ੍ਰੇਮ ਵਧਿਆ ਹੈ, ਗੁਰੂ ਅਮਰਦਾਸ ਜੀ ਦੇ ਜਸ ਰੂਪੀ ਗੀਤ ਗਾਉਂਦਾ ਹੈ। ਧਾਰਹਿ ਧਿਆਨ ਠਹਿਰਾਵਹਿ ਚੀਤ, ਗੁਰੂ ਅਮਰਦਾਸ ਸਾਹਿਬ ਜੀ ਦਾ ਧਿਆਨ ਧਰਦਾ, ਆਪਣੇ ਚਿੱਤ ਨੂੰ ਟਿਕਾਉਂਦਾ ਹੈ ਸਰੂਪ ਵਿੱਚ। ਉਮਗਹਿ ਪ੍ਰੇਮ ਪੁਕਾਰਹਿ ਉੱਚੋ, ਜਦੋਂ ਕਿਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ ਉੱਛਰਦਾ ਹੈ, ਫਿਰ ਇਹ ਇਉਂ ਗਾਉਂਦਾ ਹੈ। ਸੁਣ ਸੁਣ ਆਵੈ ਊਚ ਰੂ ਨੀਚੂ, ਆਏ ਦੇ ਜਸ ਰੂਪੀ ਜਿਹੜੇ ਟੱਪੇ ਜੇ ਸੁਣ ਸੁਣ ਕੇ ਉੱਚੇ ਨੀਵੀਂ ਜਾਤਾਂ ਦੇ ਲੋਕ ਨੇੜੇ ਆ ਜਾਂਦੇ ਹਨ। ਮਨ ਕੀ ਉਕਤੀ ਕਰੈ ਉਚਾਰ, ਜਿਵੇਂ ਮਨ ਦੇ ਵਿੱਚ ਹੀ ਅੰਦਰ ਕਹਿੰਦੇ ਕਥਨ ਹੁੰਦਾ, ਮਨ ਦੇ ਵਿੱਚ ਹੀ ਆਉਂਦਾ, ਉਹ ਸੰਸਾਰ ਉਚਾਰਨ ਕਰਦਾ, ਮਨ ਭਾਉਂਦੀ ਉਗੜੀ ਦੁਗੜੀ ਜੀ ਗੱਲ ਕਰਦਾ ਹੈ। ਪ੍ਰੇਮ ਮਗਨ ਕੋ ਲਹਿ ਨਸਾਰ, ਐਸਾ ਗੁਰੂ ਮਹਾਰਾਜ ਦੇ ਪ੍ਰੇਮ ਵਿੱਚ ਮਗਨ ਹੋਇਆ, ਮਸਤ ਹੋਇਆ, ਹੋਰ ਦੁਨਿਆਵੀ ਹੁਣ ਕੋਈ ਖਾਸ ਸਾਰ ਖਬਰ ਨਹੀਂ ਲੈਂਦਾ ਹੈ, ਕਿਸੇ ਪਾਸੇ ਦੀ ਹੋਸ਼ ਵੋਸ਼ ਨਹੀਂ ਜਾਂਦੀ, ਸੁਰਤ ਨਹੀਂ ਜਾਂਦੀ, ਰਾਗ ਕਬਿਤ ਨਾ ਬਾਣੀ ਜਾਣ ਹੈ। ਹਾਂ, ਕਹਿੰਦੇ ਪ੍ਰੇਮਾ ਕੁਸ਼ਤੀ, ਜਿਹੜਾ ਕੋਈ ਰਾਗਾਂ ਵਿੱਚ ਕੋਈ ਬਾਣੀ ਗਾਉਣਾ ਵੀ ਨਹੀਂ ਜਾਣਦਾ, ਕੋਈ ਕਵਿਤਾ ਵੀ ਨਹੀਂ ਕਰਨ ਜਾਣਦਾ ਹੈ, ਬਿਨ ਜਾਣੇ ਹੀ ਬਦਨ ਬਖਾਨ ਹੈ। ਹਾਂ, ਰਾਗ ਤੇ ਇਸੇ ਤਰ੍ਹਾਂ ਕਵਿਤਾ ਬਿਨਾਂ ਜਾਣੇ ਤੋਂ ਫਿਰ ਵੀ ਪ੍ਰੇਮ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਬੰਧ ਵਿੱਚ ਜਿਵੇਂ ਕੋਈ ਅੰਦਰੋਂ ਉੱਠਦਾ ਉਵੇਂ ਕਹੀ ਜਾਂਦਾ ਹੈ। ਕਹਿ ਦ੍ਰਿਸ਼ਟਾਂਤ ਬਾਕ ਕੁਛ ਮੋਟਾ, ਹਾਂ ਇਸ ਤਰ੍ਹਾਂ ਕਹਿੰਦੇ ਦ੍ਰਿਸ਼ਟਾਂਤ ਵੱਲੋਂ ਜਿਹੜਾ ਬਚਨ ਹੈ ਕੁਝ ਮੋਟਾ ਜਾ ਕਹਿੰਦਾ, ਇਸ ਤਰ੍ਹਾਂ ਕਹਿੰਦੇ ਜਾਣੀ ਬਹੁਤਾ ਜਿਹੜਾ ਖੁੱਲ ਖੁਲਾਸੇ ਵਾਲਾ ਬਚਨ ਜਾ ਕਹਿੰਦਾ ਹੈ, ਸਿੱਧਾ ਸਾਦਾ ਜਾ। ਮੁਝ ਅਬ ਲੱਦਾ ਗਾਇਆ ਕਛੋਟਾ, ਲੋਕਾਂ ਨੂੰ ਕਹਿੰਦਾ ਵੀ ਮੇਰਾ ਜਿਹੜਾ ਸਰੀਰ ਦਾ ਇੱਜ਼ਤ ਅਰੋਬ ਰੂਪੀ ਪੜਦਾ ਸੀ ਜਾਂ ਕਸੋਟਾ ਕੀ, ਉਹ ਟਾਸਰਾ ਸੀ ਨਾ ਮੇਰਾ, ਚਲਿਆ ਗਿਆ ਸੀ, ਉਹ ਹੁਣ ਮੈਨੂੰ ਦੁਬਾਰਾ ਪ੍ਰਾਪਤ ਹੋ ਗਿਆ ਹੈ, ਸ਼ਹੀਦ ਦਾ ਪੜਦਾ ਵੀ ਮੈਨੂੰ ਪ੍ਰਾਪਤ ਹੋ ਗਿਆ, ਇੱਜ਼ਤ ਅਰੋਬ ਦਾ ਜਿਹੜਾ ਪੜਦਾ ਹੈ ਆਸਰਾ ਵੀ ਮੈਨੂੰ ਮਿਲ ਗਿਆ ਹੈ। ਸੁਣੋ ਜਹਾਨਾ ਕਹੋ ਬਡੇਰ, ਸੰਸਾਰ ਦੇ ਲੋਕੋ ਸੁਣ ਲਓ, ਮੈਂ ਤੁਹਾਨੂੰ ਇਹ ਪੁਕਾਰ ਕੇ ਕਹਿੰਦਾ ਹਾਂ, ਆਇਆ ਕਛੋਟਾ ਲੱਦਾ ਫੇਰ, ਮੇਰਾ ਜਿਹੜਾ ਸਰੀਰ ਦਾ ਕਹਿੰਦੇ ਪੜਦਾ ਚਲਿਆ ਗਿਆ ਸੀ, ਸਰੀਰ ਗਲ ਗਿਆ ਸੀ, ਕੋਹੜੀ ਹੋ ਗਿਆ ਸੀ, ਉਹ ਮੈਨੂੰ ਫਿਰ ਦੁਬਾਰਾ ਨਵਾਂ ਨਿਰਵਾ ਸਰੀਰ ਪੜਦਾ ਮਿਲ ਗਿਆ ਹੈ, ਜਾਂ ਜਸ ਰੂਪੀ ਇਹ ਮੈਨੂੰ ਪੜਦਾ ਹਾਸਲ ਹੋ ਗਿਆ, ਮੈਂ ਜਸ ਸਹਿਤ ਹੋ ਗਿਆ ਹਾਂ। ਕਬ ਪ੍ਰੇਮ ਹਿਰਦੈ ਅਧਿਕਾਵੈ, ਜਬ ਕਬ ਪ੍ਰੇਮ ਹਿਰਦੈ ਅਧਿਕਾਵੈ, ਜਦੋਂ ਕਦੋਂ ਇਹਦੇ ਹਿਰਦੇ ਵਿੱਚ ਬਹੁਤਾ ਪ੍ਰੇਮ ਪ੍ਰਗਟ ਹੋਏ ਆਉਂਦਾ ਹੈ। ਗਾਇਆ ਕਛੋਟਾ ਲੱਦਾ ਗਾਵੈ, ਫਿਰ ਉਸ ਵੇਲੇ ਵੀ ਜਿਹੜਾ ਭਾਈ ਗਾਇਆ ਕਛੋਟਾ ਲੱਦਾ ਫੇਰ, ਗਾਇਆ ਕਛੋਟਾ ਲੱਦਾ ਫੇਰ ਇਹ ਗਾਉਣ ਲੱਗ ਪੈਂਦਾ ਵੀ ਮੇਰਾ ਜਿਹੜਾ ਇੱਜ਼ਤ ਦਾ ਪੜਦਾ ਚਲਿਆ ਗਿਆ ਸੀ, ਜਾਂ ਜਿਹੜਾ ਮੇਰਾ ਵੀ ਸਹਾਰਾ ਚਲਿਆ ਗਿਆ ਸੀ, ਮੈਨੂੰ ਮਿਲ ਗਿਆ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਸਹਾਰਾ। ਸੁਣ ਸੁਣ ਹੱਸ ਹੈ ਸੋ ਆਪਸ ਮਾਹੇ, ਲੋਕ ਇਸ ਤਰ੍ਹਾਂ ਦਾ ਇਹਦਾ ਟੱਪਾ ਜਾ ਸੁਣਦੇ ਆਪੋ ਵਿੱਚ ਹੀ ਕਹਿੰਦੇ ਉਹ ਬੜਾ ਹੱਸਦੇ ਹਨ। ਪਾਣੀ ਅੰਨ ਆਨ ਦੇ ਤਾਹੇ, ਹਾਂ ਕੋਈ ਦਇਆ ਕਰਕੇ ਕੋਈ ਅੰਨ ਲਿਆ ਕੇ ਦੇ ਦਿੰਦਾ, ਕੋਈ ਪੀਣ ਵਾਲੀ ਜਲ ਵੀ ਇਹਨੂੰ ਲਿਆ ਦਿੰਦਾ ਹੈ। ਸਤਿਗੁਰ ਕੋ ਸਿਮਰਤ ਚਿਤ ਚਾਹਤ, ਇਸ ਤਰ੍ਹਾਂ ਚਿਤ ਦੀ ਚਾਹਨਾ ਕਰਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਨੂੰ ਯਾਦ ਕਰਦਾ ਹੈ। ਦਰਸ਼ਨ ਪਾਵਾਂ ਬਹੁਤ ਉਮਾਹਤ, ਬੜਾ ਰਿਸ਼ਾਪ ਕਰਦਾ, ਬੜਾ ਕਾਹਲਾ ਪੈਂਦਾ ਵੀ ਕਦੋਂ ਜਾ ਕੇ ਮੈਂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਾ ਲਵਾਂ, ਕਰ ਲਵਾਂ। ਸੰਗ ਨਿਤੰਬਨ ਕਿਸਰਤ ਚਾਲ ਹੈ, ਕਿਉਂਕਿ ਕੋਟ ਦੇ ਕਰਕੇ ਸਰੀਰ ਦੇ ਹੱਥ ਪੈਰ ਗਲ ਸੜ ਗਏ ਹੈ, ਜਿਸ ਕਰਕੇ ਆਪਣੇ ਤਬਲਵਾਜਾਂ ਨਾਲ ਹੀ ਕਹਿੰਦੇ ਸੀਰ ਕੇ ਰੜ ਕੇ ਚੱਲਦਾ ਹੈ। ਪਲ ਪਲ ਪ੍ਰੇਮ ਕਲਾ ਪ੍ਰਤ ਪਾਲ ਹੈ, ਹਾਂ ਫਿਰ ਵੀ ਪਲ ਪਲ ਦੇ ਸਮੇਂ ਦੇ ਵੀ ਜਿਹੜਾ ਪ੍ਰੇਮ ਹੈ ਉਹਨੂੰ ਪਾਲਦਾ ਹੈ, ਵਧਾਉਂਦਾ ਹੈ। ਚਿਤਵਤ ਮੈਂ ਗੁਰ ਦਰਸ਼ਨ ਪਾਉ, ਕਈ ਵਾਰੀ ਚਿਤ ਵੀ ਸੋਚਦਾ ਵਿਚੋਰਦਾ ਵੀ ਮੈਂ ਵੀ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਪਾਵਾਂਗਾ। ਆਦ ਬਿਆਦ ਅਗ ਓਟ ਜਦੋਂ ਬਈ ਮਹਾਰਾਜ ਦੇ ਮੈਂ ਦਰਸ਼ਨ ਪਾਏ ਤੇ ਬਸ ਜਿਹੜੇ ਸਰੀਰਕ ਰੋਗ ਹੈ, ਮਨ ਦੇ ਰੋਗ ਹੈ, ਉਹ ਸਾਰੇ ਮੈਂ ਵੀ ਖਤਮ ਕਰ ਲਾਂਗਾ, ਨਾਸ਼ ਕਰ ਲਵਾਂਗਾ, ਨਿਰੋਗ ਹੋ ਜਾਵਾਂਗਾ। ਜੋ ਗੁਰ ਮਗ ਕੋ ਮਿਲ ਢੁੱਲ ਚੱਲੇ, ਹਾਂ ਜਿਹੜਾ ਵੀ ਇਸ ਤਰ੍ਹਾਂ ਕਹਿੰਦੇ ਗੁਰੂ ਕੇ ਰਸਤੇ ਚੱਲਦਾ ਹੈ, ਉਹਦੇ ਨਾਲ ਇਹ ਵੀ ਮਿਲ ਕੇ ਇਸ ਤਰ੍ਹਾਂ ਰਿੜਦਾ ਰਿੜਦਾ ਚੜ ਪੈਂਦਾ ਹੈ। ਜਾਂ ਕਵੀ ਜੀ ਕਹਿੰਦੇ ਜਿਹੜਾ ਗੁਰੂ ਕੇ ਰਸਤੇ ਵਿੱਚ ਪ੍ਰੇਮ ਵਿੱਚ ਮਗਨ ਹੋਇਆ ਕਹਿੰਦੇ ਚੱਲ ਪਏ। ਕਿਉਂ ਨਹਿ ਭੁਗਤ ਮੁਕਤ ਫਲ ਫਲੇ। ਫਿਰ ਉਹਨੂੰ ਕਹਿੰਦੇ ਜਿਹੜਾ ਕੋਈ ਪ੍ਰੇਮ ਹੈ ਤੇ ਕਿਉਂ ਨਾ ਭੁਗਤ ਪਦਾਰਸ, ਤੇ ਇਸੇ ਤਰ੍ਹਾਂ ਮੁਕਤੀ ਰੂਪੀ ਜਿਹੜਾ ਫਲ ਹੈ ਉਹਨੂੰ ਫਲੇ ਕੀਏ ਪ੍ਰਾਪਤ ਹੋਵੇ। ਪ੍ਰਕਤੀ ਤੇ ਪਦਾਰਥ ਦੋਹੇ ਮਿਲ ਜਾਂਦੇ ਹਨ। ਚਿਰੰਕਾਲ ਮਹਿ ਚੱਲ ਕਰ ਆਇਓ। ਹਾਂ, ਇਸ ਦਾ ਰਿੜ ਦਾ ਰਿੜਾਉਂਦਾ ਹੈ, ਤਵਰਵਾਜਾਂ ਨੂੰ ਕਸੀਟਦਾ ਹੋਇਆ ਕਾਫੀ ਸਮੇਂ ਤੋਂ ਬਾਅਦ ਅਖੀਰੀ ਆਈ ਗਿਆ ਸ੍ਰੀ ਗੋਇੰਦਵਾਲ ਸਾਹਿਬ। ਹਰਖਿਓ ਜਨ ਨਵ ਨਿਧ ਸੁਖ ਪਾਇਓ। ਇੰਨਾ ਇਹ ਪ੍ਰੇਮਾ ਕੁਸ਼ਟੀ ਖੁਸ਼ ਹੋਇਆ, ਜਾਣੀ ਅੱਜ ਨੌ ਖਜ਼ਾਨੇ ਇਹਨੂੰ ਨੌ ਨਦੀਆਂ ਮਿਲ ਗਈਆਂ। ਸਤਿਗੁਰ ਕੇ ਦਰਬਾਰ ਅਗਾਰੀ। ਫਿਰ ਕੀ ਆ ਕੇ ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਪਵਿੱਤਰ ਦਰਵਾਜ਼ਾ ਹੈ, ਦਰਬਾਰ ਹੈ। ਲਈ ਧੂਲ ਧਰ ਸਰਦਾ ਭਾਰੀ। ਭਾਰੀ ਸ਼ਰਧਾ ਧਾਰਨ ਕਰਕੇ ਚਰਨ ਧੂੜ ਪ੍ਰਾਪਤ ਕੀਤੀ, ਮੱਥੇ ਤੇ ਲਾਈ। ਸਿਰ ਮੁਖ ਪਰ ਸਗਰੇ ਤਨ ਫੇਰੀ। ਆਹ ਜਿਹੜੀ ਚਰਨ ਧੂੜ ਹੈ ਆਪਣੇ ਸੀਸ ਉੱਪਰ, ਆਪਣੇ ਮੂੰਹ ਮੱਥੇ ਸਾਰੇ ਸਰੀਰ ਤੇ ਕਹਿੰਦੇ ਫੇਰੀ ਹੈ, ਲਾਈ ਹੈ। ਬੈਠ ਰਹਿਓ ਤੇਹੇ ਕੇਤਿਕ ਬੇਰੀ। ਹਾਂ, ਕੁਝ ਕੁ ਸਮੇਂ ਤੱਕ ਫਿਰ ਉਹ ਮਹਾਰਾਜ ਦੇ ਦਰਬਾਰ ਅੱਗੇ ਬੈਠਾ ਰਿਹਾ, ਦਰਸ਼ਨ ਕਰਦਾ ਹੋਇਆ। ਆਵਤ ਜਾਤ ਸਿੱਖ ਜੋ ਆਹੈ। ਜਿਹੜੇ ਕੋਈ ਦਰਵਾਜ਼ੇ ਰਾਹੀਂ ਮਹਾਰਾਜ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਜਾਂ ਦਰਸ਼ਨ ਕਰਕੇ ਕੋਈ ਆਉਂਦੇ ਬਾਹਰ ਨੂੰ ਆਉਂਦੇ ਹਨ। ਅਵਲੋਕਤ ਇਸ ਕੋ ਬਚ ਕਹੈ। ਇਹਦੇ ਕਰੋੜੀ ਵੱਲੀ ਵੇਖ ਕੇ ਇਸ ਤਰ੍ਹਾਂ ਦੇ ਉਹ ਸਿੱਖ ਬਚਨ ਕਹਿ ਦਿੰਦੇ ਹਨ। ਗੁਰ ਦਰਸ਼ਨ ਕੁਸ਼ਤੀ ਨਹਿ ਪਾਵੈ। ਕਹਿੰਦੇ ਵੀ ਜਿਹੜਾ ਸਰੀਰ ਕਰਕੇ ਕੋੜੀ ਹੁੰਦਾ ਨਾ, ਉਹ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਨਹੀਂ ਪਾ ਸਕਦਾ। ਤੋ ਪਾਵੈ ਜੇ ਆਪ ਬੁਲਾਵੈ। ਹਾਂ, ਇੰਨੀ ਗੱਲ ਹੈ ਤਾਂ ਦਰਸ਼ਨ ਪਾ ਸਕਦਾ ਜੇ ਗੁਰੂ ਅਮਰਦਾਸ ਸਾਹਿਬ ਜੀ ਉਹ ਕੋੜੀ ਨੂੰ ਆ ਬੁਲਾ ਲੈਣ, ਵੀ ਉਹ ਵੀ ਆ ਕੇ ਦਰਸ਼ਨ ਕਰ ਲੈ। ਸੁਣ ਕੇ ਸੋਕਾ ਰਤ ਚਿੱਤ ਹੋਵਾ। ਸਿੱਖਾਂ ਨੂੰ ਸੁਣ ਕੇ ਚਿੱਤ ਵਿੱਚ ਬੜਾ ਸ਼ੋਕ ਕਰਕੇ ਬਿਆਲਕ ਹੋ ਰਿਹਾ, ਦੁਖੀ ਹੋ ਰਿਹਾ ਹੈ। ਜੇ ਅਬ ਮੋਹ ਨ ਦਰਸ਼ਨ ਹੋਵਾ। ਵੀ ਜੇ ਇੱਥੇ ਆਇਆ ਹੁਣ ਮੈਂ ਗੁਰੂ ਅਮਰਦਾਸ ਸਾਹਿਬ ਜੀ ਦਾ, ਮੈਨੂੰ ਦਰਸ਼ਨ ਦੀਦਾਰ ਨਾ ਹੋਇਆ। ਆਵਨ ਸਮਰ ਬਾਦ ਹੋਏ ਮੇਰਾ। ਫਿਰ ਜਿਹੜਾ ਰਸਤੇ ਵਿੱਚ ਆਉਣਾ ਹੈ ਥਕਾਵਟ ਸਹਿਤ ਆਉਣਾ, ਮੇਰਾ ਤਾਂ ਸਾਰਾ ਹੀ ਕਹਿੰਦੇ ਸਕੀਮਾ ਸਾਰਾ ਨਿਸ਼ਫਲ ਹੋ ਜਾਏ, ਵਿਅਰਥ ਹੋ ਜਾਓ ਆਉਣਾ, ਐਵੇਂ ਖਾਲੀ ਜਾਓ। ਭਇਓ ਨਾ ਫਲ ਪ੍ਰਾਪਤ ਦੁੱਖ ਘੇਰਾ। ਮੈਂ ਤਾਂ ਦੁੱਖਾਂ ਦਾ ਘੇਰਿਆ ਹੋਇਆ ਗੁਰੂ ਅਮਰਦਾਸ ਸਾਹਿਬ ਦੇ ਹਜ਼ੂਰੀ ਵਿੱਚ ਆਉਣ ਦਾ, ਮੈਨੂੰ ਤਾਂ ਕੋਈ ਫਲ ਨਹੀਂ ਫਿਰ ਮਿਲਿਆ। ਮੈਂ ਨਿਰਭਾਗ ਜਹਾਂ ਚਹਿ ਜਾਊਂ। ਫਿਰ ਆਪੇ ਵੀ ਮਨ ਵਿੱਚ ਹੀ ਕਹਿੰਦਾ ਮੈਂ ਬਹੁਤੇ ਭਾਗਾਂ ਤੋਂ ਛੀੜਾਂ, ਜਿੱਥੇ ਵੀ ਮੈਂ ਜਾਂਦਾ ਹਾਂ ਚੱਲ ਕੇ। ਨਿਫਲਹ ਤਹਾਂ ਨਹੀਂ ਕੁਛ ਪਾਊਂ। ਕਹਿੰਦੇ ਉੱਥੇ ਮੈਨੂੰ ਨਹੀਂ ਕੁਝ ਮਿਲਦਾ ਹੈ, ਮੇਰਾ ਜਾਣਾ ਤਾਂ ਨਿਸ਼ਫਲ ਹੀ ਵਿਅਰਥ ਹੀ ਹੋ ਜਾਂਦਾ ਹੈ। ਬਿਨ ਦਰਸ਼ਨ ਗਮਨੋ ਕਿਤਨਾ ਹੀ। ਫਿਰ ਪਰਨ ਕਰਦਾ ਕਹਿੰਦੇ ਕੁਝ ਹੋਵੇ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਤਾਂ ਮੈਂ ਕਿਧਰੇ ਨੀ ਕਿਤੇ ਨੀ ਜਾਵਾਂਗਾ। ਕਹਿ ਮਰ ਰਹਾ ਇਸੀ ਥਲ ਮਾਹੀ। ਨਹੀਂ ਤਾਂ ਫਿਰ ਗੁਰੂ ਅਮਰਦਾਸ ਸਾਹਿਬ ਦੇ ਆ ਦਰਵਾਜ਼ੇ ਦੇ ਅੱਗੇ ਮੈਂ ਮਰ ਮੁੱਕ ਜਾਵਾਂਗਾ। ਤਿਕ ਜੀਵਨ ਅਬ ਨਾ ਸੌ ਪ੍ਰਾਣ। ਹਾਂ, ਮੇਰੇ ਜਿਉਣ ਨੀ ਤਰਕਾਰ ਹੈ, ਫਿਟੇ ਲਾਣਤ ਹੈ, ਹੁਣ ਮੈਂ ਤਾਂ ਇੱਥੇ ਮਹਾਰਾਜ ਦੇ ਦਰਵਾਜ਼ੇ ਅੱਗੇ ਪ੍ਰਾਣ ਨਾਸ ਕਰਾਂਗਾ, ਸਰੀਰ ਛੱਡਾਂਗਾ। ਗੁਰ ਕੇ ਦਰ ਪਰ ਪਰੋਂ ਸਥਾਨ। ਹਾਂ, ਗੁਰੂ ਮਹਾਰਾਜ ਦੇ ਦਰਵਾਜ਼ੇ ਦੇ ਸਥਾਨ ਤੇ ਇੱਥੇ ਪਿਆਰਾਂਗਾ, ਮਰ ਕੇ ਵੀ ਇੱਥੇ ਡਿੱਗਿਆ ਰਾਂ, ਕਿਧਰੇ ਨੀ ਜਾਵਾਂ। ਦ੍ਰਿੜ ਕਰ ਪ੍ਰੇਮ ਥਿਰਿਓ ਦਰ ਆਗ ਆਗਰ। ਮਨ ਦੇ ਵਿੱਚ ਪੱਕਾ ਪ੍ਰੇਮ ਕਰਕੇ ਤੇ ਉਸ ਸਥਾਨ ਦੇ ਅੱਗੇ ਇੱਥੇ ਟਟਿਆ ਹੋਇਆ। ਸਨਮੁਖ ਬੈਠਾ ਹੈ ਨਹਿ ਥਲ ਤਿਆਗ ਹੈ। ਸਾਹਮਣੇ ਜੇ ਹੋ ਕੇ ਬੈਠਦਾ ਹੈ, ਉਸ ਸਥਾਨ ਨੂੰ ਛੱਡਦਾ ਨਹੀਂ ਹੈ। ਪ੍ਰੇਮ ਵਿਸਾਲ ਗੁਰੂ ਮਹਿ ਧਰੇ। ਇਹਦੇ ਹਿਰਦੇ ਵਿੱਚ ਗੁਰੂ ਦਾ ਬੜਾ ਪ੍ਰੇਮ ਪਿਆਰ ਹੋ ਰਿਹਾ। ਮੁਖ ਤੇ ਨਿਤ ਗੁਰ ਗੁਰ ਗੁਰ ਕਰੇ। ਹਾਂ, ਮੁਖੋਂ ਵੀ ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਜੀ ਇਹ ਉਚਾਰਨ ਕਰਦਾ ਹੈ। ਕਬ ਕਬ ਗਾਵੇ ਹੈ ਉੱਚੀ ਧੁਨ ਤੇ। ਕਦੇ ਕਦੇ ਉੱਚੀ ਆਵਾਜ਼ ਨਾਲ ਇਹ ਵੀ ਇਹ ਲਫ਼ਜ਼ ਗਾਉਣ ਲੱਗ ਪੈਂਦਾ ਹੈ। ਆਵਤ ਜਾਤ ਸਿੱਖ ਸਭ ਸੁਣਤੇ। ਉਹਨਾਂ ਲਫ਼ਜ਼ਾਂ ਨੂੰ ਜਿਹੜੇ ਗੁਰੂ ਕੇ ਸਿੱਖ ਦਰਸ਼ਨ ਕਰਨ ਲਈ ਜਾ ਰਹੇ ਆ ਜਾਂ ਦਰਸ਼ਨ ਕਰ ਕੇ ਆ ਰਹੇ ਹੋ ਸੁਣਦੇ ਹਨ। ਕਯਾ ਪਛੋਟਾ ਲੱਦਾ ਗਾਵੇ, ਇਹ ਗਾਉਂਦਾ ਹੈ ਵੀ ਮੇਰਾ ਜਿਹੜਾ ਕਸੋਟਾ ਗਿਆ ਸੀ ਮੈਨੂੰ ਮਿਲ ਗਿਆ ਹੈ, ਮੇਰਾ ਜਿਹੜਾ ਜਸ ਰੂਪੀ ਪਰਦਾ ਚਲਿਆ ਗਿਆ ਸੀ, ਸਰੀਰ ਦਾ ਪਰਦਾ ਚਲਿਆ ਸੀ, ਮਾਸ ਮੂਸ ਗਲ ਗਿਆ, ਕੋਹੜੀ ਹੋ ਗਿਆ, ਮੈਨੂੰ ਹੁਣ ਦੁਬਾਰਾ ਸ਼ੀਰ ਨਵਾਂ ਮਿਲ ਗਿਆ ਹੈ, ਪਰਦਾ ਮਿਲ ਗਿਆ ਹੈ, ਘੋੜ ਚਲਿਆ ਗਿਆ ਹੈ। ਉੱਚਾ ਟੇਰਤ ਗੁਰੂ ਸੁਣਾਵੇ, ਉੱਚੀ ਉੱਚੀ ਬੋਲ ਕੇ ਨਾ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੁਣਾਉਂਦਾ, ਇਹ ਟੱਪਾ ਜਾ ਖਰੇ ਆਨ ਹੋਵਤ ਸੁਣ ਪਾਹੂ, ਇਹੋ ਜਿਹੀ ਇਹਦੀ ਗੱਲਬਾਤ ਇਹੋ ਜਿਹਾ ਟੱਪਾ ਜਾ ਸੁਣਨ ਵਾਸਤੇ ਕਹਿੰਦੇ ਹੋਰ ਆ ਕੇ ਖੜਿਆ ਹੋ ਜਾਂਦੇ। ਕਹਿ ਕਹਿ ਪੁਨਹਿ ਗਵਾਇ ਸਤਾਹੂ, ਆਏ ਨੂੰ ਕਹਿ ਕਹਾ ਕੇ ਫਿਰ ਦੁਬਾਰਾ ਗੁਆਉਂਦੇ, ਕਹਿੰਦੇ ਵੀ ਆ ਟੱਪਾ ਜਾ ਪੜ੍ਹ ਕੇ ਫਿਰ ਸਾਨੂੰ ਸੁਣਾ। ਕਹੇ ਨਰਨ ਕਹਿ ਪੁਨ ਪੁਨ ਗਾਵਹਿ, ਗੁਰਸਿੱਖਾਂ ਦੇ ਪੁਰਖਾਂ ਦੇ ਕਹਿਣ ਕਰਕੇ ਬਾਰ ਬਾਰ ਇਹ ਗਾਉਂਦਾ ਹੈ, ਗਿਆ ਕਸੋਟਾ ਲੱਦਾ ਫਿਰ, ਗਿਆ ਕਸੋਟਾ ਲੱਦਾ ਫਿਰ, ਗਾਈ ਜਾਂਦਾ ਹੈ। ਚਾਹਤ ਦਰਸ ਦਿਨ ਰਾਤ ਬਿਤਾਵੇ, ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਚਾਹੁੰਦਿਆਂ ਆਪਣਾ ਦਿਨ ਤੇ ਰਾਤ ਬਿਤਾਉਂਦਾ ਹੈ, ਬਸਰ ਕਰਦਾ ਹੈ। ਪੂਰਬ ਜਨਮ ਮਹਾ ਮੈਂ ਪਾਪੀ, ਕਈ ਵਾਰੀ ਇਸ ਤਰ੍ਹਾਂ ਵੀ ਉੱਚੀ ਦੇ ਕੇ ਕਹਿਣ ਲੱਗਾ ਵੀ ਪਹਿਲੇ ਜਨਮਾਂ ਦਾ ਮੈਂ ਕੋਈ ਬਹੁਤ ਵੱਡਾ ਪਾਪੀ ਹਾਂ ਪੁਰਸ਼, ਜਿਸ ਤੇ ਆਦਰੋ ਵਿਆਦ ਸੰਤਾਪੀ, ਜਿਸ ਕਰਕੇ ਮੇਰੇ ਸਰੀਰ ਨੂੰ ਕਹਿੰਦੇ ਆਦ ਜਿਹੜਾ ਕੋਈ ਮਨ ਦੇ ਰੋਗ ਲੱਗ ਗਏ, ਵਿਆਦ ਸਰੀਰ ਰੋਗ ਵੀ ਲੱਗ ਗਏ, ਉਹਨਾਂ ਨੂੰ ਮੈਂ ਤੰਗ ਹਾਂ, ਦੁਖੀ ਹਾਂ, ਔਖਾ ਹਾਂ। ਸਭ ਜਗ ਦਰਸਤ ਗੁਰ ਕੋ ਨੀਤ, ਇਸੇ ਕਰਕੇ ਕਹਿੰਦੇ ਦੇਖੋ ਮੈਂ ਕਿੱਡਾ ਵੱਡਾ ਪਾਪੀ, ਸਾਰਾ ਸੰਸਾਰ ਆ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰ ਰਿਹਾ। ਉਹ ਨਾ ਮਿਲਿਆ ਸੋ ਤਤ ਤਰ ਸਤ ਚੀਤ, ਮੇਰਾ ਚਿਤ ਤਰਸਦਾ ਰਹਿੰਦਾ ਹੈ, ਮੈਨੂੰ ਮਹਾਰਾਜ ਦੇ ਦਰਸ਼ਨ ਮਿਲਦੇ ਹੀ ਨਹੀਂ ਹੈ। ਇਸ ਤੇ ਆਛੋ ਥਾਨ ਨਾ ਆਨ, ਫਿਰ ਕਹਿੰਦਾ ਵੀ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਸਥਾਨ ਤੋਂ ਬਗੈਰ ਤਾਂ ਹੋਰ ਕੋਈ ਚੰਗਾ ਥਾਨ ਮੇਰੇ ਲਈ ਹੈ ਨਹੀਂ ਹੈ। ਕਬਹੂ ਤਾਂ ਹੋਏ ਹੈ ਅਗਹਾਨ, ਕਦੇ ਨਾ ਕਦੇ ਤਾਂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ ਮੇਰੇ ਪਾਪ ਨਾਸ ਹੋਣ ਗਏ ਹੀ। ਗੁਰਦਾਰ ਤਿਆਗੋ ਨਾਹੀਂ, ਮੈਂ ਤਾਂ ਪਰਨ ਕਰਦਾ ਹਾਂ ਵੀ ਗੁਰੂ ਅਮਰਦਾਸ ਸਾਹਿਬ ਦਾ ਹੁਣ ਮੈਂ ਦਰਵਾਜ਼ਾ ਇਵੇਂ ਨਹੀਂ ਛੱਡਾਂਗਾ। ਜੀਵਤ ਮ੍ਰਿਤਕ ਕੈ ਦੁੱਖ ਮਾਹੀ, ਭਾਵੇਂ ਜਿਉਂਦਿਆਂ ਦੁਖੀ ਰਹਾਂ, ਭਾਵੇਂ ਮਰ ਕੇ ਵੀ ਦੁਖੀ ਹੋ ਜਾਵਾਂ, ਮੈਂ ਹੁਣ ਗੁਰੂ ਅਮਰਦਾਸ ਸਾਹਿਬ ਦਾ ਦਰਵਾਜ਼ਾ ਨਹੀਂ ਛੱਡਾਂਗਾ। ਰਹੋ ਸਰਨ ਮੈਂ ਚਿਤਵਤ ਐਸੇ, ਜੋ ਚਿਤਵੇ ਸੋਚਦਾ ਰਹਿੰਦਾ ਹੈ ਵੀ ਬਸ ਗੁਰੂ ਮਹਾਰਾਜ ਦੀ ਇੱਥੇ ਹਜ਼ੂਰੀ ਵਿੱਚ ਹੀ ਇੱਥੇ ਦਰਵਾਜ਼ੇ ਅੱਗੇ ਹੀ ਰਹਿਣਾ ਹੈ। ਆਵਹ ਲੋਕ ਕਹਾਵਹ ਤੈਸੇ, ਬਾਹਰੋਂ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਲੇ ਆਉਂਦੇ ਆ, ਗੁਰਸਿੱਖ ਉਹ ਕਹਾਉਂਦੇ ਵੀ ਗਾ ਕੇ ਉਹ ਟੱਪਾ ਜਾ ਸੁਣਾ, ਇਹ ਫਿਰ ਗਿਆ ਕਸੋਟਾ ਲੱਦਾ ਫਿਰ, ਗਿਆ ਕਸੋਟਾ ਲੱਦਾ ਫਿਰ, ਚੜਨ ਲੱਗ ਪੈਂਦਾ ਹੈ। ਪਾਣੀ ਅੰਨ ਦਇਆ ਕਰ ਦੇਤ, ਕਈ ਦਇਆ ਕਰਕੇ ਰਹਿਮ ਕਰਕੇ ਕੋਈ ਗੁਰੂ ਕੇ ਲੰਗਰ ਵਿੱਚੋਂ ਅੰਨ ਲੰਗਰ ਲਿਆ ਦਿੰਦਾ ਹੈ, ਕੋਈ ਪੀਣ ਲਈ ਪਾਣੀ ਵੀ ਲਿਆ ਦਿੰਦਾ ਹੈ। ਬੈਠਿਓ ਰਹੇ ਸੁਦਰਸ਼ਨ ਦੇਹੇਤ, ਇਹ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਬਸ ਦਰਵਾਜ਼ੇ ਅੱਗੇ ਬੈਠਾ ਰਹਿੰਦਾ ਹੈ। ਕਬ ਹੈ ਕਸ਼ਟ ਤੇ ਪ੍ਰੇਮ ਵਰਧੰਤਾ, ਕਦੇ ਕਦੇ ਇਹਦੇ ਹਿਰਦੇ ਵਿੱਚ ਬਹੁਤਾ ਪ੍ਰੇਮ ਪਿਆਰ ਵਧੇ ਆਉਂਦਾ ਹੈ। ਬੋਲਤ ਬੋਲਤ ਭੂਮ ਗਿਰੰਤਾ, ਹਾਂ ਗੁਰੂ ਮਹਾਰਾਜ ਦਾ ਜਸ ਗਾਉਂਦਾ ਬੋਲਦਾ ਬੋਲਦਾ ਕਹਿੰਦੇ ਧਰਤੀ ਤੇ ਵੀ ਡਿੱਗ ਪੈਂਦਾ, ਇਸੀ ਵਿਰਾਗ ਅਵਸਥਾ ਵਿੱਚ ਵੀ ਆ ਜਾਂਦਾ ਹੈ। ਪਰ ਰਹੇ ਰੋਦਨ ਕੋ ਠਾਨ ਹੈ, ਇਸ ਤਰ੍ਹਾਂ ਕਹਿੰਦੇ ਡਿੱਗਿਆ ਹੋਇਆ ਧਰਤੀ ਦੇ ਉੱਥੇ ਰੋਣ ਵਾ ਵੀ ਕਰ ਲੈਂਦਾ, ਰੋਣ ਵੀ ਲੱਗ ਪੈਂਦਾ ਹੈ। ਗੁਰ ਦਰਸ਼ਨ ਕੋ ਅਤ ਹਿਤ ਜਾਣਤ, ਹਾਂ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਬੜਾ ਭਾਰੀ ਹੈ, ਚੰਗਾ ਜਾਣਦਾ ਭਲਾ ਸਮਝਦਾ ਹੈ। ਇਮ ਵਿਆਕੁਲ ਕੋ ਦੇਖ ਦੁਖਤ ਕੈ, ਇਸ ਤਰ੍ਹਾਂ ਇਹ ਪ੍ਰੇਮੇ ਕੁਸ਼ਤੀ ਨੂੰ ਬਹੁਤ ਵਿਆਕੁਲ ਹੋਇਆ, ਬਹੁਤਾ ਦੁਖੀ ਹੋਇਆ ਤੱਕ ਕੇ, ਸਿੱਖ ਦਇਆ ਕਰ ਦ੍ਰਿਵਤ ਚਿਤਕੋ, ਸਿੱਖ ਦਇਆ ਕਰ ਦ੍ਰਵਤੇ ਚਿਤਕੋ, ਸਿੱਖ ਦਇਆ ਕਰਕੇ ਚਿਤ ਵੀ ਢਲ ਜਾਂਦੇ ਹੈ, ਬਹੁਤ ਨਰਮ ਹੋ ਜਾਂਦੇ ਅਜਰ ਗੁਜਾਰਤ ਗੁਰੂ ਅਗਾਰੀ। ਫੇ ਸਿਆਣੇ ਗੁਰਸਿੱਖ ਤਾਏ ਪ੍ਰੇਮੇ ਕੁਸ਼ਟੀ ਲਈ ਸਤਿਗੁਰੂ ਅੱਗੇ ਅਰਜ ਵੀ ਗੁਜਾਰਦੇ ਬੇਨਤੀ ਵੀ ਕਰਦੇ। ਇੱਕ ਕੁਸ਼ਟੀ ਜਿਸ ਤਨ ਦੁੱਖ ਭਾਰੀ। ਹੇ ਗੁਰੂ ਅਮਰਦਾਸ ਸਾਹਿਬ ਜੀ, ਜਿਹਦੇ ਸਰੀਰ ਨੂੰ ਭਾਰੀ ਰੋਗ ਹੈ, ਭਾਰੀ ਦੁੱਖ ਹੈ, ਕੋੜ ਦੇ ਨਾਲ ਕਰਸਿਆ ਹੋਇਆ ਹੈ, ਕੋੜੀ ਹੈ, ਪਰ ਉਹ ਰਹੇ ਰਾਵਰ ਕੇ ਦੁਆਰੇ। ਉਹ ਮਹਾਰਾਜ ਆਪ ਜੀ ਦਾ ਜਿਹੜਾ ਬਾਹਰਲਾ ਦਰਵਾਜ਼ਾ, ਉਹਦੇ ਵਿੱਚ ਉਹ ਪਿਆ ਰਹਿੰਦਾ, ਡਿੱਗਿਆ ਰਹਿੰਦਾ ਹੈ। ਆਵਤ ਗੀਤ ਹਸਾਵਤ ਸਾਰੇ। ਜਦੋਂ ਗਿਆ ਕਸੋਟਾ ਲੱਦਾ ਵੀਰ ਲਿਆ, ਉਹ ਗੀਰਜਾ ਗਾਉਂਦਾ ਸਾਰਿਆਂ ਨੂੰ ਹਸਾ ਦਿੰਦਾ ਹੈ। ਦਰਸ਼ਨ ਕੋਚਿਤ ਚਾਹਤ ਰਹਿਤੋ। ਹੇ ਗੁਰੂ ਅਮਰਦਾਸ ਸਾਹਿਬ, ਉਹ ਜਿਹੜਾ ਪ੍ਰੇਮਾ ਕੁਸ਼ਟੀ, ਉਹ ਵੀ ਆਪ ਜੀ ਦੇ ਦਰਸ਼ਨ ਕਰਨ ਲਈ ਹਮੇਸ਼ਾ ਚਾਹੁੰਦਾ ਰਹਿੰਦਾ। ਸਿਮਰਨ ਸਦਾ ਆਪ ਕੋ ਕਰ ਦੋ। ਆਪ ਜੀ ਦਾ ਹਮੇਸ਼ਾ ਮਹਾਰਾਜ ਸਿਮਰਨ ਕਰਦਾ, ਆਪ ਨੂੰ ਚੇਤੇ ਕਰਦਾ ਹੈ। ਮੁਖ ਤੇ ਗਾਵਤ ਗੀਤ ਜੋ ਸੋ। ਜਿਹੜਾ ਮਹਾਰਾ ਮੁਖੋਂ ਗੀਤ ਜਿਹਾ ਗਾਉਂਦਾ, ਜਸ ਮਈ ਕਿਆ ਕਿਛ ਕਹੈ ਨਾ ਜਾਣਤ ਕੋ। ਮੇਰਾ ਗੀਤ ਵਿੱਚ ਕੀ ਕਹਿੰਦਾ ਹੈ ਕੋਈ ਨੀ ਜਾਣਦਾ, ਉਹਦੇ ਅਰਥਾਂ ਦਾ ਮਹਿਨਿਆਂ ਦਾ ਕੋਈ ਪਤਾ ਨੀ ਚੱਲਦਾ ਹੈ। ਸੁਣ ਸਤਿਗੁਰ ਨੇ ਸਭ ਸਮਝਾਏ। ਗੁਰੂ ਮਹਾਰਾਜ ਨੇ ਸੁਣ ਕੇ ਸਾਰਿਆਂ ਗੁਰਸਿੱਖਾਂ ਨੂੰ ਸਮਝਾਇਆ ਬੁਝਾਇਆ ਹੈ। ਹਮ ਜਾਣਤ ਹੈ ਜੋ ਕੁਛ ਗਾਏ। ਮਹਾਰਾਜ ਕਹਿੰਦੇ ਵੀ ਜੋ ਇਹ ਪ੍ਰੇਮੀ ਕੁਸ਼ਟਾ ਗਾ ਰਿਹਾ, ਉਸ ਨੂੰ ਅਸੀਂ ਜਾਣਦੇ ਹਾਂ ਵੀ ਉਹ ਕੀ ਗਾਉਂਦਾ ਹੈ। ਪੜਦਾ ਬਸਤਰ ਜੋ ਮੇਰੋ ਗਾਇਓ। ਜਿਹੜਾ ਗਿਆ ਕਸੋਟਾ ਲੱਦਾ ਫੇਰ, ਗਿਆ ਕਸੋਟਾ ਲੱਦਾ ਫੇਰ, ਕਹਿੰਦੇ ਨਾ ਇਹਦਾ ਮਤਲਬ ਇਹ ਹੈ ਵੀ ਮੇਰਾ ਜਿਹੜਾ ਸਰੀਰ ਦਾ ਪੜਦਾ ਜਸ ਇੱਜ਼ਤ ਵਿਰੋਧ ਦਾ ਪੜਦਾ ਚਲਿਆ ਗਿਆ ਸੀ। ਉਨ ਗੁਰ ਸੋ ਮੁਝ ਪ੍ਰਾਪਤ ਭਇਓ। ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਮਿਲ ਕੇ ਮੈਨੂੰ ਸਰੀਰ ਦਾ ਪੜਦਾ ਵੀ ਹਾਸਲ ਸੀ, ਵੀ ਠੀਕ ਹੋ ਗਿਆ, ਜਸ ਰੂਪੀ ਪੜਦਾ ਵੀ ਮੈਨੂੰ ਪ੍ਰਾਪਤ ਹੋ ਗਿਆ, ਹੁਣ ਮੇਰਾ ਜਸ ਹੋਵੇਗਾ। ਉਹ ਕਹ ਪਾਇਓ ਤਾਹੇ ਜਸੋ ਗਾਵੈ। ਹਾਂ ਵੀ ਮੈਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਾ ਲਿਆ ਹੈ, ਲੱਭ ਲਿਆ, ਜਿਹਦੇ ਨਾਲ ਮੇਰਾ ਪੜਦਾ ਮਿਲ ਗਿਆ, ਸਾਰਾ ਮਿਲ ਗਿਆ, ਉਹ ਗਾਉਂਦਾ ਹੈ। ਸਭ ਲੋਕਾਂ ਕੋ ਟੇਰ ਸੁਣਾਵੈ। ਇਹ ਜਿਹੜੀ ਗੱਲ ਹੈ ਸਾਰੇ ਲੋਕਾਂ ਨੂੰ ਸੁਣਾਉਂਦਾ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਮੈਨੂੰ ਸਰੀਰ ਦਾ ਪੜਦਾ ਵੀ, ਜਸ ਦਾ ਪੜਦਾ ਵੀ ਮਿਲ ਗਿਆ ਹੈ। ਮੈਂ ਜਾਣਤ ਹੋ ਤਿਸ ਕਿਉਂ ਪ੍ਰੇਮ। ਇਹ ਗੁਰਸਿੱਖੋ, ਜਿਹੜਾ ਪ੍ਰੇਮਾ ਗੋਸ਼ਟੀ, ਉਹਦੇ ਅੰਦਰਲਾ ਜਿਹੜਾ ਸੱਚਾ ਸੁੱਚਾ ਪ੍ਰੇਮ ਹੈ, ਮੈਂ ਜਾਣਦਾ ਸਮਝਦਾ ਹਾਂ। ਜਿਸੀ ਪ੍ਰੇਮ ਤੇ ਪ੍ਰਾਪਤ ਛੇ। ਸੱਚੇ ਸੁੱਚੇ ਪ੍ਰੇਮ ਕਰਕੇ ਉਹਨੂੰ ਕਲਿਆਣ ਪ੍ਰਾਪਤ ਹੋ ਜਾਣੀ ਹੈ। ਇਸ ਪ੍ਰਕਾਰ ਦਿਨ ਕਿਤਕ ਬਿਤਾਏ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਹੈ, ਕੁਝ ਕੁ ਦਿਨ ਹੋਰ ਬਿਤਾਏ ਲੰਘਾਏ ਹਨ। ਉੱਚੇ ਟੇਰਤ ਗੁਰੂ ਸੁਣਾਏ। ਹਾਂ, ਇਸ ਤਰ੍ਹਾਂ ਇਹ ਪ੍ਰੇਮਾ ਕੁਸ਼ਟੀ ਉੱਚੀ ਉੱਚੀ ਬੋਲ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੁਣਾਉਂਦਾ ਹੈ। ਜਬ ਹੈ ਪ੍ਰੇਮ ਨੇ ਵਿਆਕੁਲ ਕਰਿਓ। ਜਦੋਂ ਇੱਕ ਦਿਨ ਬਹੁਤੇ ਪ੍ਰੇਮ ਪਿਆਰ ਨੇ ਇਹਨੂੰ ਬਹੁਤ ਵਿਆਕੁਲ ਜਾ ਕਰ ਦਿੱਤਾ ਹੈ। ਸੁਧ ਦੇਹੇ ਰਹਿਓ ਧਰ ਪਰਿਓ। ਇਹਨਾਂ ਕਹਿੰਦੇ ਪ੍ਰੇਮ ਪਿਆਰ ਵਿੱਚ ਵਿਆਕੁਲ ਹੋ ਗਿਆ, ਸਰੀਰ ਦੀ ਕੋਈ ਹੋਸ਼ ਹੀ ਨਹੀਂ ਰਹੀ, ਧਰਤੀ ਤੇ ਹੀ ਡਿੱਗ ਪਿਆ ਹੈ। ਇਸ ਉਰਕੀ ਲਖ ਅੰਤਰ ਜਾਮੀ। ਉਸ ਪ੍ਰੇਮਾ ਕੁਸ਼ਟੀ ਦੇ ਹਿਰਦੇ ਦੀ ਜਾਣ ਕੇ ਗੁਰੂ ਅੰਤਰ ਜਾਮੀ ਜੀ ਨੇ ਸਰਬ ਕਲਾ ਸਮਰੱਥ ਗੁਰ ਸਵਾਮੀ, ਜੋ ਸਾਰੀਆਂ ਕਲਾ ਕਰਕੇ ਸਰਵ ਸ਼ਕਤੀਵਾਨ ਗੁਰੂ ਸਵਾਮੀ ਹਨ। ਜਾਣਿਓ ਭਗਤ ਪ੍ਰੇਮ ਜਿਹ ਜਾਗਾ। ਹਾਂ, ਜਾਣ ਲਿਆ ਵੀ ਜਿਹਦੇ ਹਿਰਦੇ ਅੰਦਰ ਪ੍ਰੇਮ ਭਗਤੀ ਜਾਗ ਹੋਈ ਹੈ। ਅਪਰ ਆਸਰੋ ਮਨ ਕਰ ਤਿਆਗਾ। ਮਨ ਕਰਕੇ ਹੋਰ ਸਾਰਿਆਂ ਦਾ ਆਸਰਾ ਸਹਾਰਾ ਇਸ ਨੇ ਛੱਡ ਦਿੱਤਾ ਹੋਇਆ। ਥਾਉ ਨਿਥਾਵਨ ਮਾਨ ਨਿਮਾਨਾ। ਕਿਉਂਕਿ ਗੁਰੂ ਅੰਗਦ ਸਾਹਿਬ ਜੀ ਨੇ ਸਾਨੂੰ ਸੇਵਾ ਕਰਕੇ 12 ਵਰ ਦਿੱਤੇ, ਤੁਸੀਂ ਨਿਥਾਵਿਆਂ ਨੂੰ ਥਾਂ ਦੇਣ ਵਾਲੇ ਹੋਵੋਗੇ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹੋਵੋਗੇ। ਇਸ ਜਿਸ ਬਿਦ ਕੋ ਨਿਜ ਬਿਰਦ ਪਛਾਨਾ। ਇਸ ਤਰ੍ਹਾਂ ਦਾ ਵੀ ਇਹ ਗੁਰੂ ਅੰਗਦ ਸਾਹਿਬ ਜੀ ਦਾ ਵਰ ਮਿਲਿਆ, ਉਸ ਬਿਰਦ ਨੂੰ ਆਪ ਨੇ ਪਛਾਣਿਆ ਵੀ ਇਹ ਨਥਾਵਾਂ ਹੈ, ਇਹ ਨਵਾਣਾ, ਇਹਨੂੰ ਮਾਣ ਬਖਸ਼ੀਏ। ਭਏ ਪ੍ਰਸੰਨ ਸਭਨ ਸੁਖੋ ਕਹਾ। ਹਾਂ, ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਹੋ ਗਏ ਹੈ ਤੇ ਉਸ ਵੇਲੇ ਸਾਰਿਆਂ ਦੇ ਸਾਥ ਕਿਹਾ ਹੈ। ਤਿਸ ਕੋ ਲੈ ਆਵਹ ਅਬ ਇਹਾਂ। ਕਹਿੰਦੇ ਵੀ ਉਹ ਜਿਹੜਾ ਪ੍ਰੇਮਾ ਕੁਸ਼ਤੀ ਹੈ ਨਾ, ਗਿਆ ਕਸੋਟਾ ਲੱਦਾ ਫਿਰ, ਗਿਆ ਕਸੋਟਾ ਲੱਦਾ ਫਿਰ ਗਾਉਂਦਾ, ਹੁਣ ਉਹਨੂੰ ਇੱਥੇ ਸਾਡੇ ਕੋਲ ਲੈ ਆਓ। ਹਮਰੇ ਮੱਜਨ ਕੋ ਜਲ ਜਿਹਵਾ। ਹਾਂ, ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ ਤੇ ਉਹ ਇਸ਼ਨਾਨ ਕਰਨ ਵਾਲਾ ਜਿੱਥੇ ਜਲ ਟਿਕਿਆ ਹੋਇਆ, ਸੰਚਿਤ ਟਿਕਿਓ ਲਿਜਾਵਹ ਤਿਹਵਾ। ਇਸ ਤਰ੍ਹਾਂ ਕਹਿੰਦੇ ਇਕੱਠਾ ਕੀਤਾ ਹੋਇਆ, ਜਿੱਥੇ ਪਾਣੀ ਟਿਕਾ ਹੋਇਆ ਉੱਥੇ ਉਹਨੂੰ ਲੈ ਕੇ ਚਲੇ ਜਾਓ। ਟਿਕੇ ਜਾਏ ਇਸ਼ਨਾਨ ਇਹੀ। ਹਾਂ, ਉੱਥੇ ਜਾ ਕੇ ਤਾਂ ਚੰਗੀ ਤਰ੍ਹਾਂ ਕਹਿੰਦੇ ਇਸ਼ਨਾਨ ਕਰਾਓ, ਹੋਏ ਜਾਏਗੀ ਸ਼ੁੱਧ ਸਭ ਦੇਹੀ। ਮਹਾਰਾਜ ਕਹਿੰਦੇ ਵੀ ਇਸ਼ਨਾਨ ਕਰਾਉਣ ਨਾਲ ਇਹਦੀ ਸਾਰੀ ਜਿਹੜੀ ਸਰੀਰ ਦੀ ਸ਼ੁੱਧੀ ਹੋ ਜਾਏਗੀ, ਪਵਿੱਤਰਤਾ ਹੋ ਜਾਏਗੀ। ਰੰਗ ਮਜੀਠੀ ਅੰਬਰ ਲਿਆਵਹੁ। ਮਹਾਰਾਜ ਕਹਿੰਦੇ ਵੀ ਨਵਾ ਤੋਂ ਇਸ਼ਨਾਨ ਕਰਾਉਣ ਤੋਂ ਬਾਅਦ ਉੱਪਰ ਕਹਿੰਦੇ ਮਜੀਠੀ ਰੰਗ ਜਿਹੜਾ ਪੱਕਾ ਰੰਗ ਹੁੰਦਾ ਨਾ, ਉਹ ਇਹੋ ਜਿਹਾ ਪੱਕੇ ਰੰਗ ਵਾਲਾ ਲਾਲ ਰੰਗ ਦਾ ਵਸਤਰ ਲਿਓ, ਫੁਲਕਾਰੀ ਜੀ ਬਾਗ ਜਾ ਲੈ ਆਓ। ਸਰਬ ਸਰੀਰ ਇਸੇ ਪਹਿਰਾਵਾ। ਫਿਰ ਉਹ ਜਿਹੜਾ ਪੱਕਾ ਰੰਗ ਨਾ ਮਜੀਠੀ ਦਾ ਲਾਲ ਰੰਗ ਦਾ, ਇਹੋ ਜਿਹਾ ਫੁਲਕਾਰੀ ਬਾਗ ਜਾ ਇਹਦੇ ਸਰੀਰ ਤੇ ਬਾਅਦ ਨੂੰ ਢੱਕ ਕੇ ਲਿਆਓ। ਨੱਖ ਸਿੱਖ ਲਓ ਛਾਦਨ ਕਰ ਸਾਰੇ। ਇਸ ਤਰ੍ਹਾਂ ਨੋਹਾਂ ਤੋਂ ਲੈ ਕੇ ਸੀਸ ਦੀ ਸਿਰਫ ਚੋਟੀ ਤੱਕ, ਬੋਧੀ ਤੱਕ, ਜੂੜੇ ਤੱਕ ਸਾਰੇ ਸਰੀਰ ਨੂੰ ਢੱਕ ਕੇ। ਹੁਣ ਆਨਾ ਹੋ ਤੁਮ ਨਿਕਟ ਹਮਾਰੇ। ਕਿਉਂ ਇਸ਼ਨਾਨ ਕਰਕੇ ਫਿਰ ਲਾਲ ਰੰਗ ਦਾ ਵਸਤਰ ਜਾ ਉੱਪਰ ਪਾ ਕੇ ਢੱਕ ਕੇ ਫਿਰ ਸਾਡੇ ਹਜ਼ੂਰੀ ਵਿੱਚੋਂ ਘੋੜੀ ਨੂੰ ਲੈ ਆਓ। ਸੁਣ ਸਿੱਖਿਅਨ ਕਰ ਚੌਪ ਗਏ ਹੈ। ਹਾਂ, ਗੁਰਸਿੱਖ ਸੁਣ ਕੇ ਬੜਾ ਚਾਅ ਰਿਸ਼ਾ ਕਰਦੇ ਦੇ ਕੋਲ ਚਲੇ ਗਏ। ਕਹਿਓ ਉਦੇ ਤਵ ਭਾਗ ਪਏ ਹੈ। ਕਹਿਣ ਲੱਗੇ ਲੈ ਵੀ ਪ੍ਰੇਮੇ ਕੁਸ਼ਤੀ, ਅੱਜ ਤੇਰੇ ਚੰਗੇ ਭਾਗ ਪ੍ਰਗਟ ਹੋ ਗਏ, ਜਾਗ ਪਏ। ਇਹ ਜਲ ਜਾਏ ਇਸ਼ਨਾਨ ਕਰਾਵਾ। ਇਸ ਤਰ੍ਹਾਂ ਕਹਿ ਕੇ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਇਸ਼ਨਾਨ ਕਰਦੇ ਸੀ, ਉਹ ਨੇੜੇ ਪਾਣੀ ਨੀਵੇਂ ਥਾਂ ਟਿਕਿਆ ਸੀ, ਉਹਦੇ ਵਿੱਚ ਜਾ ਕੇ ਇਹਦਾ ਇਸ਼ਨਾਨ ਕਰਵਾਇਆ। ਰੰਗ ਮਜੀਠੀ ਵਸਤਰ ਉਡਾਵਾ। ਆ ਜਿਹੜਾ ਮਜੀਠੀ ਰੰਗ ਦਾ ਪੱਕਾ ਵਸਤਰ ਰੰਗ ਹੁੰਦਾ, ਉਹ ਲਾਲ ਰੰਗ ਦਾ ਵਸਤਰ ਤਿਰਭਾਗ ਫੁਲਕਾਰੀ ਜੀ ਇਹਦੇ ਪਾ ਦਿੱਤਾ ਹੈ। ਨੱਖ ਸਿੱਖ ਛਾਦਨ ਕੀਨ ਸਰੀਰ। ਆ ਨੋਹਾਂ ਤੋਂ ਲੈ ਕੇ ਸਿਰ ਦੀ ਚੋਟੀ ਜੂੜੇ ਤੱਕ ਇਹਦਾ ਜਿਹੜਾ ਸਰੀਰ ਢੱਕ ਦਿੱਤਾ ਹੈ। ਦੇ ਪਹੁੰਚੇ ਪੁੰਨ ਸਤਿਗੁਰ ਤੀਰ। ਇਸ ਤਰ੍ਹਾਂ ਫਿਰ ਨਵਾ ਧਵਾ ਕੇ ਲਾਲ ਰੰਗ ਦਾ ਵਸਤਰ ਜੇ ਨਾਲ ਢੱਕ ਢੁੱਕ ਕੇ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵੀ ਸਿੱਖ ਲੈ ਕੇ ਚਲੇ ਗਏ। ਕਿਰਪਾ ਦ੍ਰਿਸ਼ਟ ਤੇ ਦੇਖ ਕਿਰਪਾਲਾ। ਹਾਂ, ਕਿਰਪਾ ਦੇ ਕਰ ਸਤਿਗੁਰੂ ਜੀ ਨੇ ਕਿਰਪਾ ਦੀ ਮਿਹਰ ਦੀ ਨਿਗਾਹ ਨਾਲ ਵੇਖ ਕੇ ਨਿਜ ਕਰ ਸੋ ਮੁਖ ਵਹਿਰ ਨਿਕਾਲਾ। ਆਪਣੇ ਹੱਥਾਂ ਨਾਲ ਹੀ ਉਹ ਪੜਦਾ ਜਾਂ ਲਾਲ ਰੰਗ ਦਾ ਉਕਰੇ ਕਰਕੇ ਕੱਪੜਾ ਜਾ ਇਹਦਾ ਮੂੰਹ ਬਾਹਰ ਨੂੰ ਕੱਢਿਆ ਹੈ। ਦ੍ਰਿਸ਼ਟ ਪਰੀ ਸਤਿਗੁਰ ਕੀ ਜਪੈ। ਇਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਦੀ ਮਿਹਰ ਭਰੀ ਨਿਗਾਹ ਇਹਦੇ ਮੁਖ ਉੱਪਰ ਪਈ ਹੈ। ਤਨ ਅਰੋਗ ਭਾ ਸੁੰਦਰ ਤਬੈ। ਉਸੇ ਵੇਲੇ ਕਲਾ ਵਰਤੀ ਹੈ, ਸਾਰਾ ਸਰੀਰ ਹੀ ਕਹਿੰਦੇ ਕੁਸ਼ਟ ਤੋਂ ਰਹਿਤ ਹੋ ਕੇ ਨਿਰੋਗ ਹੋ ਗਿਆ, ਤੰਦਰੁਸਤ ਹੋ ਗਿਆ, ਕੋੜ ਕਿਧਰੇ ਉੱਡ ਗਿਆ ਹੈ। ਨਿਜ ਕਰਤੇ ਪੁਨ ਬਸਤਰ ਦਏ ਹੈ। ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਆਪਣੇ ਵੱਲੋਂ ਵੀ ਇਹਨੂੰ ਵਸਤਰ ਪਹਿਨਣ ਲਈ ਦਿੱਤੇ ਹਨ। ਸਭ ਨਵੀਨ ਪਹਿਰਾਏ ਦਏ ਹੈ। ਉਹ ਫਿਰ ਆਪਣੇ ਹੱਥਾਂ ਨਾਲ ਸਾਰੇ ਜਿਹੜੇ ਵਸਤਰ ਇਹਨੂੰ ਪਹਿਨਾ ਦਿੱਤੇ, ਪੁਆ ਦਿੱਤੇ ਹਨ। ਮੰਤਰ ਸੋ ਸਤ ਨਾਮ ਕੋ ਦੀਨਸ। ਫਿਰ ਇਸ ਨੂੰ ਕਿਹਾ ਲੈ ਵੀ ਗੁਰੂ ਨਾਨਕ ਸਾਹਿਬ ਦਾ ਗੁਰਮੰਤਰ ਸਤ ਨਾਮ ਵਾਹਿਗੁਰੂ ਤੂੰ ਜਪ, ਇਹ ਬਖਸ਼ਿਸ਼ ਕਰ ਦਿੱਤੀ ਹੈ। ਭਾਲ ਵਿਸਾਲ ਤਿਲਕ ਤਿਨ ਕੀਨਸ। ਇਸ ਤਰ੍ਹਾਂ ਸਿੱਖੀ ਦੇ ਪ੍ਰਚਾਰ ਲਈ ਗੁਰਮੁਖ ਪਦਵੀ ਮੰਦੀ ਬਖਸ਼ਣ ਵਾਸਤੇ ਮੱਥੇ ਤੇ ਇਸ ਤਰ੍ਹਾਂ ਤਿਲਕ ਵੀ ਲਾ ਦਿੱਤਾ ਹੈ। ਰਾਜ ਕੰਨ ਤੇ ਗਿਰ ਸੰਸਾਰ ਰਾਜ ਕਰ ਤੇ ਰਜ ਕੰਨ ਤੇ ਗਿਰ ਸੰਸਾਰ ਕੀਓ। ਹਾਜਰਾ ਧੂੜ ਦੇ ਕਿਣਕੇ ਵਰਗਾ ਸੀ, ਉਹਨੂੰ ਕਹਿੰਦੇ ਸਮੇਰ ਪਰਬਤ ਵਰਗਾ ਵੱਡੇ ਪਹਾੜ ਵੜਗਾ ਮਹਾਰਾ ਨੇ ਬਣਾ ਦਿੱਤਾ। ਨਾਮ ਮੁਰਾਰੀ ਪੁੰਨ ਧਰ ਦਿਓ। ਫਿਰ ਜਿਹੜਾ ਪ੍ਰੇਮਾ ਨਾਮ ਬਦਲ ਕੇ ਗੁਰੂ ਮਹਾਰਾਜ ਨੇ ਤਾਂ ਨਾਮ ਮੁਰਾਰੀ ਰੱਖ ਦਿੱਤਾ, ਵੀ ਇਹ ਤਾਂ ਹੁਣ ਭਗਵਾਨ ਕ੍ਰਿਸ਼ਨ ਬਣ ਗਿਆ। ਮਹਾ ਸਭਾ ਮਝਾਰ ਕਹਿਓ ਗੁਰ ਬੈਨ। ਹਾਂ, ਗੁਰੂ ਅਮਰਦਾਸ ਸਾਹਿਬ ਜੀ ਨੇ ਸਭਾ ਦੇ ਵਿੱਚ ਬੈਠਿਆ ਇਸ ਤਰ੍ਹਾਂ ਦਾ ਬਚਨ ਕਿਹਾ ਹੈ। ਤਨ ਜਾ ਹੈ ਜਿਹ ਸਿੱਖ ਕੇ ਐਨ। ਜਿਹੜਾ ਸਾਡਾ ਮੁਰਾਰੀ ਹੈ, ਇਹਦੇ ਵਾਸਤੇ ਕਿਸੇ ਸਿੱਖ ਦੇ ਘਰ ਦੇ ਵਿੱਚ ਵਿਆਹਣ ਯੋਗ ਲੜਕੀ ਹੈਗੀ ਹੈ। ਮਮ ਆਇਸ ਤੇ ਇਸ ਕੋ ਦੇਵ ਹੈ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਸਾਡੀ ਆਗਿਆ ਨਾਲ ਵੀ ਜੇ ਕਿਸੇ ਸਿੱਖ ਦੇ ਘਰ ਲੜੀ ਕੀ ਹੋਵੇ, ਇਹ ਸਾਡੇ ਮੁਰਾਰੀ ਨੂੰ ਵਿਆਹ ਦੇਵੇ ਦੇ ਦੇਵੇ। ਲੋਕ ਪਰਲੋਕ ਆਨੰਦ ਸੋ ਲੇਵੇ। ਜਿਹੜਾ ਸਿੱਖ ਲੜਕੀ ਇਹਨੂੰ ਦੇਵੇਗਾ, ਇਹ ਆਨੰਦ ਕਾਰਜ ਕਰਦੇ ਲੋਕ ਪਰਲੋਕ ਦੇ ਜਿਹੜੇ ਸੁੱਖ ਲੈ ਲਏਗਾ ਸਾਡੇ ਕੋਲ। ਸਿੰਹਾ ਉੱਪਲ ਸਿੱਖ ਕੁਲੀਨ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਸਭਾ ਵਿੱਚ ਸਿੰਹਾ ਨਾਮ ਦਾ ਸਿੱਖ ਉੱਪਲ ਜੀ ਦਾ ਗੋਰ ਸੀ, ਤਿੰਨ ਕਰ ਕੁਲ ਵਾਲਾ ਸੀ। ਤਿੰਨ ਕਰ ਜੋਰੇ ਬਿਨਤੀ ਕੀਨ। ਆਏ ਸਿੰਹਾਂ ਉੱਪਲ ਗੁਰਸਿੱਖ ਉੱਠਿਆ, ਹੱਥ ਜੋੜੇ ਹੈ ਤੇ ਇਹਨੇ ਬੇਨਤੀ ਕਰ ਦਿੱਤੀ ਹੈ। ਵਰ ਪ੍ਰਾਪਤ ਕੰਨਿਆ ਘਰ ਮੇਰੇ। ਇਹ ਸਤਿਗੁਰੂ ਅਮਰਦਾਸ ਸਾਹਿਬ ਮੇਰੇ ਘਰ ਦੇ ਵਿੱਚ ਜਿਹੜੀ ਇਸ ਲੜਕੀ ਉਹ ਵਰ ਨੂੰ ਪ੍ਰਾਪਤ ਕਰਨ ਯੋਗ ਵਿਆਹਣ ਯੋਗ ਹੈ ਮਹਾਰਾਜ। ਹੇ ਪ੍ਰਭ ਫੇਰੇ ਇਸੀ ਸੰਗ ਫੇਰੇ। ਹੇ ਪਰਮੇਸ਼ਰ ਰੂਪ ਸਤਿਗੁਰੂ, ਇਹ ਜਿਹੜੀ ਮੇਰੀ ਲੜਕੀ ਇਹਦੇ ਨਾਲ ਹੀ ਫੇਰਾ ਲੈ ਕੇ ਫਿਰ ਇਹਦੇ ਨਾਲ ਪਰਿਕਰਮਾ ਕਰੇ। ਕਿਮ ਕਹਿ ਨਿਜ ਇਸਤਰੀ ਢਿੱਗ ਆਇਓ। ਇਸ ਤਰ੍ਹਾਂ ਦੇ ਬਚਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿ ਕੇ ਤੇ ਆਪਣੀ ਜਿਹੜੀ ਇਸਤਰੀ ਸੀ ਨਾ ਉਹਦੇ ਕੋਲ ਚੱਲ ਕੇ ਆਇਆ ਹੈ। ਕਰੂਰਾ ਕੁਲ ਹਨ ਨਿਠਰ ਸੁਭਾਓ। ਇਹਦਾ ਜਿਹੜਾ ਸੁਭਾਅ ਬੜਾ ਨਿਠਰ ਜਿਹਾ ਢੀਠ ਸੀ। ਲੜਾਕੀ ਘਰ ਵਾਲੀ ਦੇ ਸਾਸ ਨਾਲ ਇਹਨੇ ਕੋਈ ਗੱਲ ਨੀ ਜਣਾਈ ਵੀ ਮੈਂ ਲੜਕੀ ਨੂੰ ਲੈ ਕੇ ਮਹਾਰਾਜ ਨੇ ਕੋਲੇ ਜਾ ਰਿਹਾ ਸੀ ਇਹਦੀ ਸ਼ਾਦੀ ਕਰਨਾ, ਕੋਈ ਨੀ ਦੱਸਿਆ ਉਹਨੂੰ। ਅਪਰ ਬਾਤ ਕਹਿ ਦਈ ਟਲਾਈ। ਹੋਰ ਹੀ ਗੱਲ ਜੀ ਆਪਣੇ ਵੱਲੋਂ ਬੁਲਾ ਕੇ ਤੇ ਇਹਨੂੰ ਕਹਿੰਦੇ ਟਾਲ ਦਿੱਤਾ, ਨਾਲ ਨੀ ਲੈ ਕੇ ਗਿਆ। ਤੁਝ ਪਰ ਸਤਿਗੁਰ ਬਾਕ ਉਚਾਰੇ। ਇਉਂ ਕਹਿੰਦੇ ਟਾਲਿਆ ਵੀ ਅੱਜ ਗੁਰੂ ਅਮਰਦਾਸ ਸਾਹਿਬ ਜੀ ਨੇ ਤੇਰੇ ਤਾਈਂ ਉਹ ਬਚਨ ਕਹੇ। ਲੰਗਰ ਟਹਿਲ ਕਰੋ ਦਿਨ ਸਾਰੇ। ਤੂੰ ਮਹਾਰਾਜ ਦੇ ਦਰਬਾਰ ਵਿੱਚ ਨਹੀਂ ਆਉਣਾ, ਉੱਥੇ ਕਥਾ ਕੀਰਤਨ ਵਿੱਚ ਸਾਰੀ ਦਿਹਾੜੀ ਹਾਜ਼ਰ ਨਹੀਂ ਹੋਣਾ, ਤੂੰ ਲੰਗਰ ਵਿੱਚ ਹੀ ਸਾਰੀ ਦਿਹਾੜੀ ਸੇਵਾ ਕਰਨੀ। ਪਤ ਤੇ ਸੁਣ ਗਮਨੀ ਜਿਸ ਕਾਲਾ। ਹਾਂ, ਆਪਣੇ ਪਤੀ ਤੋਂ ਸੁਣ ਕੇ ਜਦੋਂ ਇਹ ਗੁਰੂ ਕੇ ਲੰਗਰ ਵੱਲ ਨੂੰ ਚਲੀ ਗਈ ਹੈ। ਸੰਗ ਸੁਤਾਲੇ ਗੁਰ ਢਿੱਗ ਚਾਲਾ। ਇਹ ਜਿਹੜਾ ਸਿੰਹਾ ਉੱਪਲ ਗੁਰਸਿੱਖ ਹੈ, ਲੜਕੀ ਨੂੰ ਨਾਲ ਲੈ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਤਰਫ ਚਲੇ ਆਇਆ। ਤਤ ਛਿਨ ਸਾਥ ਮੁਰਾਰੀ ਤਹਾਂ। ਬੜੀ ਛੇਤੀ ਜਿਹੜਾ ਮੁਰਾਰੀ ਸੀ ਉਹਦੇ ਸਾਥ ਨਾਲ। ਫੇਰੇ ਦੇ ਭਾਉ ਕਰ ਮਹਾ। ਬੜਾ ਪ੍ਰੇਮ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਹੈ। ਮੁਕਤ ਮੁਕਤ ਤੂਰਨ ਤਿਸ ਦੀਨ। ਗੁਰੂ ਅਮਰਦਾਸ ਸਾਹਿਬ ਜੀ ਨੇ ਪਦਾਰਥ ਦੀ ਵੀ ਮੁਕਤੀ ਵੀ ਬੜੀ ਛੇਤੀ ਦੇ ਦਿੱਤੀ ਹੈ। ਅਸ ਗੁਰ ਭਜਹਿ ਨਾ ਜੇ ਮਤ ਹੀਨ। ਕਵੀ ਜੀ ਕਹਿੰਦੇ ਜਿਹੜੇ ਵੀ ਹੈ ਬੁੱਧੀ ਤੋਂ ਹੀਣੇ ਆ, ਜੈਸੇ ਉਹਨਾਂ ਵਰਗਾ ਬੁੱਧੀ ਤੋਂ ਹੀਣਾ ਕਿਹੜਾ ਹੈ ਜਿਹੜਾ ਇਸੇ ਗੁਰੂ ਨੂੰ ਨਾ ਭਜੇ ਨਾ ਸੇਵੇ। ਜੀਵ ਨਾਰ ਕੀ ਸੁਰਗ ਪੁਚਾਵਾ। ਉਹ ਕੈਸੇ ਗੁਰੂ ਅਮਰਦਾਸ ਸਾਹਿਬ ਦਿਆਲੂ ਕਿਰਪਾਲੂ, ਇਹ ਜਿਹੜਾ ਨਰਕਾਂ ਵਿੱਚ ਪਿਆ ਹੋਇਆ ਜੀਵ ਸੀ ਉਹਨੂੰ ਸਵਰਗ ਵਿੱਚ ਚੱਕ ਕੇ ਪਹੁੰਚਾ ਦਿੱਤਾ ਆਪ ਜੀ ਨੇ। ਅਦਭੁਤ ਐਸੋ ਰੂਪ ਬਣਾਵਾ। ਹਾਂ, ਫਿਰ ਮੇਹਰ ਦੀ ਨਿਗਾਹ ਕਰਕੇ ਕੋਲ ਕਿਧਰੇ ਦੁਰਗਾ ਚਰਜੀ ਸੋਹਣਾ ਨਵਾਂ ਸਰੀਰ ਬਣਾ ਦਿੱਤਾ ਜਾਂ ਬਾਂਕਾ ਜਵਾਨ ਬਣਾ ਤਾ ਹੈ। ਭਇਓ ਅਰੋਗ ਦੇਹ ਤੇਹ ਸੁੰਦਰ। ਪ੍ਰੇਮੇ ਕੁਸ਼ਟੀ ਦਾ ਕੋੜ ਤੋਂ ਠੀਕ ਹੋ ਕੇ ਸਾਰਾ ਸਰੀਰ ਠੀਕ ਹੋ ਗਿਆ, ਸੋਹਣਾ ਬਣ ਗਿਆ ਹੈ, ਨਿਰੋਗ ਹੋ ਗਿਆ। ਦਈ ਸੁੰਦਰੀ ਪੁੰਨ ਸੁਖ ਮੰਦਰ। ਇਹ ਸੁਖਾਂ ਦੇ ਘਰ ਸਤਿਗੁਰੂ ਜੀ ਨੇ ਕਹਿੰਦੇ ਇਸ ਤਰ੍ਹਾਂ ਜਿਹੜੀ ਕੋਈ ਲੜਕੀ ਹੋਈ ਇਸਤਰੀ ਵੀ ਦੇ ਦਿੱਤੀ, ਇਸ ਤਰ੍ਹਾਂ ਪਤਨੀ ਵੀ ਬਖਸ਼ ਦਿੱਤੀ ਹੈ। ਦੇਖਤ ਸੁਣਤ ਸਕਲ ਬਿਸਮਾਏ, ਹਾਂ ਸਾਹਮਣੇ ਦੇਖ ਕੇ ਤੇ ਅੱਗੇ ਤੋਂ ਸੁਣ ਕੇ ਸਾਰੇ ਅਚਰਜੀ ਹੋ ਗਏ। ਸਤਿਗੁਰ ਮਹਿਮਾ ਲੱਖ ਅਧਿਕਾਏ, ਇਹ ਸਤਿਗੁਰੂ ਦੀ ਮਹਾਨ ਮਹਿਮਾ ਹੈ, ਜਿਹੜਾ ਐਸਾ ਕੁਛ ਕਰਨ ਵਾਲੇ ਕਿਹੜਾ ਕੋੜੀਆਂ ਨੂੰ ਰਾਜੀ ਕਰਦਾ, ਫਿਰ ਕਿਹੜਾ ਵਿਆਹੁੰਦਾ ਉਹਨਾਂ ਨਾਲ ਸ਼ਾਦੀਆਂ ਕਰਦਾ। ਇਹ ਗੁਰੂ ਅਮਰਦਾਸ ਸਾਹਿਬ ਜੀ ਐਸਾ ਕਰ ਸਕਦੇ। ਜਹਾ ਸੋ ਕਰੈ ਕਲਾ ਸਭ ਪੂਰਨ, ਹਾਂ ਗੁਰੂ ਅਮਰਦਾਸ ਸਾਹਿਬ ਜੀ ਸਾਰੀਆਂ ਸ਼ਕਤੀਆਂ ਕਰਕੇ ਪੂਰਨ ਜੋ ਕੋ ਕਰ ਸਕਦੇ, ਹੋਰ ਨੀ ਕਰ ਸਕਦਾ ਐਸਾ ਕੁਛ। ਦਾਸ ਉਧਾਰਨ ਦੁਸ਼ਟਨ ਚੂਰਨ, ਆਪਣੇ ਦਾਸਾਂ ਦਾ ਉਧਾਰ ਕਰਨ ਵਾਲੇ ਜਿਹੜੇ ਗੁਰੂ ਘਰ ਦੇ ਦੁਸ਼ਟ ਹਨ ਉਹਨਾਂ ਨੂੰ ਚੂਰਾ ਚੂਰਾ ਕਰਕੇ ਕਰਨ ਵਾਲੇ ਉਹਨੂੰ ਸੁਹਾਗੇ ਪਿੱਛੇ ਘੜੀਸ ਕੇ ਮਰਵਾਉਣ ਵਾਲੇ ਹੈ। ਏਕ ਘਟੀ ਮਹਿ ਸਭ ਕੁਛ ਪਾਇਓ, ਹਾਂ ਦੇਖ ਲਓ ਕਹਿੰਦੇ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਉਹਨਾਂ ਦੇ ਘੜੀ ਵਿੱਚ ਹੀ ਆ, ਕੂੜੇ ਨੇ ਸਭ ਕੁਛ ਪਾ ਲਿਆ, ਵਿਆਹ ਵੀ ਕਰਾ ਲਿਆ ਹੈ, ਭੋਗਨ ਮੁਕਤ ਵੀ ਲੈ ਲਈ ਹੈ। ਤਨ ਅਰੋਗ ਪੁਨ ਵਿਆਹ ਸੁਹਾਇਓ, ਨਾਲੇ ਸਰੀਰ ਰੋਗ ਹੋ ਗਿਆ ਨਾਲੇ ਸੋਭਨੀਕ ਵਿਆਹ ਵੀ ਹੋਇਆ ਹੈ। ਸਿੰਹੇ ਤ੍ਰਿਣ ਲੰਗਰ ਮੈਂ ਸੁਣਿਓ, ਇੱਧਰ ਜਿਹੜੀ ਸਿੰਹੇ ਉੱਪਰ ਗੁਰਸਿੱਖ ਦੀ ਲੜਕਰ ਵਾਲੀ ਸੀ, ਉਹਨੇ ਗੁਰੂ ਕੇ ਲੰਗਰ ਵੀ ਸੁਣ ਲਿਆ। ਮਹਾਂ ਦੁਖਤ ਚਿਤ ਮੈਂ ਸਿਰ ਧੁਨਿਓ, ਬੜੀ ਚਿਤ ਵਿੱਚ ਦੁਖੀ ਹੋਈ, ਬੜਾ ਸਿਰ ਜਾ ਇਹਨੇ ਹਿਲਾਇਆ, ਪਛੋ ਤਾਵੇ ਵੀ ਆ ਕੀ ਭਾਣਾ ਵਰਤ ਗਿਆ। ਆਈ ਰੁਦਤ ਸਤਿਗੁਰੂ ਤੀਰ, ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਰੋਂਦੀ ਪਿੜਦੀ ਚਾਂਗਰਾ ਮਾਰਦੀ ਆਈ ਹੈ। ਇਹੋ ਕਿਆ ਕੀਨਸ ਹੇ ਪ੍ਰਭ ਧੀਰ, ਹੇ ਧੀਰ ਜਵਾਨ ਸਤਿਗੁਰੂ ਆਪਣੇ ਕੋਲ ਤੁਸੀਂ ਕੀ ਕਰ ਕਰਾ ਦਿੱਤਾ। ਕੁਸ਼ਤੀ ਮਾਤ ਪਿਤਾ ਕੁਲਹੀਨ, ਨਾ ਇਹਦਾ ਕੋਈ ਪਿਓ ਹੈ ਨਾ ਕੋਈ ਮਾਂ ਹੈ ਨਾ ਕੋਈ ਚੰਗੀ ਕੋਲ ਹੈ, ਕੋੜੀ ਹੈ ਸੀ। ਧਨ ਨਾਵੇ ਕੋ ਮਰ ਦੀਨ, ਜਿਹਦਾ ਮਾਰਾ ਕੋਈ ਨਾਥ ਹੈ ਨਹੀਂ ਹੈ, ਵੀ ਕਿੱਥੋਂ ਦਾ ਉਹਨੂੰ ਮੇਰੀ ਲੜਕੀ ਵਿਆਹ ਦੀ ਹੈ। ਸੁਣ ਸ੍ਰੀ ਅਮਰਦਾਸ ਤਬ ਹੱਸੇ, ਹਾਂ ਇਸ ਤਰ੍ਹਾਂ ਕਹਿੰਦੇ ਹੋਏ ਸੀਹੇ ਉੱਪਰ ਦੀ ਘਰਵਾਲੀ ਤੋਂ ਇਹੋ ਜਿਹੇ ਬਚਣ ਕੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਹੱਸੇ। ਕਹਿਓ ਤਾਹੇ ਕਰਨਾ ਰੰਗ ਰਸੇ, ਹਾਂ ਮਹਾਰਾਜ ਨੇ ਉਹ ਪਤਨੀ ਇਹਦੀ ਸਿੰਹੇ ਉੱਪਰ ਦੀ ਘਰਵਾਲੀ ਨੂੰ ਕਿਹਾ ਕਿਰਪਾ ਕਰਕੇ ਪ੍ਰੇਮ ਰੰਗ ਵਿੱਚ ਰਸਿਆਂ ਤਦਾਕਾਰ ਹੋਇਆ। ਜਾਨਹ ਮਮ ਸੁਤ ਇਹਾਂ ਜੋ ਮੁਰਾਰੀ, ਮਹਾਰਾਜ ਕਹਿੰਦੇ ਵੀ ਇਹ ਹੁਣ ਉਹ ਨਿਥਾਵਾਂ ਨਹੀਂ ਹੈ, ਇਹ ਤਾਂ ਹੁਣ ਸਾਡਾ ਪੁੱਤਰ ਹੋ ਗਿਆ, ਜਾਣ ਲੈ। ਵਿਆਹਿਓ ਤਨ ਜਾ ਸੰਗ ਤੁਮਾਰੀ, ਇਹ ਵੀ ਸਿੰਹੇ ਦੇ ਘਰ ਵਾਲੀ ਆਪਣੇ ਪੁੱਤਰ ਦੇ ਨਾਲ ਤੇਰੀ ਲੜਕੀ ਨੂੰ ਵਿਆਹਿਆ, ਇਹ ਸਾਡਾ ਪੁੱਤ ਹੈ, ਇਹ ਹੁਣ ਨਿਨਾਵਾਂ ਨਾਥੇ ਵਾਲਾ ਨਹੀਂ, ਇਹ ਸਭ ਕੁਛ ਵਾਲਾ ਹੈ। ਤਬ ਤਨ ਜਾ ਕੋ ਨਾਮ ਮੱਥੋ ਹੈ, ਮਹਾਰਾਜ ਕਹਿੰਦੇ ਦੇਖ ਤੇਰੀ ਜਿਹੜੀ ਲੜਕੀ ਉਹਦਾ ਨਾਮ ਤੇਨੇ ਮਥੋ ਰੱਖਿਆ ਹੋਇਆ। ਨਾਮ ਮੁਰਾਰੀ ਆਹੇ ਕਥੋ ਹੈ, ਅਸੀਂ ਕਹਿੰਦੇ ਇਹਦਾ ਨਾਮ ਬਦਲ ਕੇ ਹੁਣ ਕਹਿੰਦੇ ਮੁਰਾਰੀ ਕਥਨ ਕਰ ਦਿੱਤਾ, ਮੁਰਾਰੀ ਰੱਖ ਦਿੱਤਾ, ਇਹ ਤਾਂ ਕ੍ਰਿਸ਼ਨ ਇਹਦਾ ਨਾਮ ਰੱਖਿਆ ਹੈ। ਮਥੋ ਮੁਰਾਰੀ ਸਿਮਰੇ ਨਾਮ, ਜਿਹੜਾ ਕਹਿੰਦੇ ਗੁਰੂ ਕਾ ਸਿੱਖ ਮਥੋ ਮੁਰਾਰੀ ਨਾਂ ਲੈ ਕੇ ਸਿਮਰੇਗਾ। ਪੂਰਨ ਹੋਏ ਨਰਨ ਕੇ ਕਾਮ, ਉਹਨਾਂ ਪੁਰਸ਼ਾਂ ਦੇ ਵੀ ਜਿਹੜੇ ਕੰਮ ਹੈ ਪੂਰੇ ਹੋ ਜਾਇਆ ਕਰਨਗੇ, ਜਿਹੜਾ ਇਹਨਾਂ ਦਾ ਨਾਂ ਲੈ ਕੇ ਯਾਦ ਕਰਿਆ ਕਰਨਗੇ। ਮਥੋ ਨਾਮ ਆਗੇ ਕਹਿ ਆਛਾ, ਮਹਾਰਾਜ ਕਹਿੰਦੇ ਵੇਖ ਤੇਰੀ ਜਿਹੜੀ ਲੜਕੀ ਦਾ ਨਾਮ ਮਤ ਹੈ ਉਹ ਪਹਿਲਾਂ ਲਿਆ ਕਰਨਗੇ। ਨਾਮ ਮੁਰਾਰੀ ਭਾਖਹਿ ਪਾਛਾ, ਜਿਹੜਾ ਸਾਡਾ ਪੁੱਤਰ ਹੈ ਨਾ ਮੁਰਾਰੀ, ਇਹਦਾ ਨਾਮ ਕਹਿੰਦੇ ਬਾਅਦ ਵਿੱਚ ਕੋਈ ਜਪਿਆ ਕਰੂਗਾ, ਮਥੋ ਪਹਿਲਾਂ ਕਿਹਾ ਕਿ ਮੁਰਾਰੀ ਫੇਰ ਕਿਹਾ ਕਰੇਗਾ। ਨਰ ਪੂਜੇਗੇ ਮਥੋ ਮੁਰਾਰੀ, ਹਾਂ ਕਹਿੰਦੇ ਮਥੋ ਮੁਰਾਰੀ ਜਪਦੇ ਜਪਦੇ ਲੋਕ ਇਹਨਾਂ ਨੂੰ ਪੂਜਿਆ ਕਰਨਗੇ। ਚਿਤ ਚਿੰਤਾ ਦੇਹੋ ਸੋਖ ਵਿਸਾਰੀ, ਇਸ ਕਰਕੇ ਹੇ ਸੀਆਂ ਉੱਪਰ ਦੇ ਘਰ ਵਾਲੇ ਚਿਤ ਦੀ ਜਿਹੜੀ ਚਿੰਤਾ ਤੇ ਸ਼ੋਕ ਤੂੰ ਨਿਵਿਰਤ ਕਰਦੇ ਛੱਡ ਦੇ। ਇਹੋ ਦੋਨੋਂ ਹੋਏ ਵੱਡ ਭਾਗੇ, ਮਹਾਰਾਜ ਕਹਿੰਦੇ ਇਹ ਤਾਂ ਹੁਣ ਦੋਵੇਂ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਗਏ। ਮੇਰੀ ਪ੍ਰੇਮ ਭਗਤ ਮਹਿ ਪਾਗੇ, ਸਾਡੇ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ ਭਗਤੀ ਵੀ ਚਿਤ ਦਾਕਾਰ ਹੋ ਗਏ, ਰੰਗੇ ਗਏ ਹਨ। ਦੂਸ਼ਣ ਹੋਏ ਪੁਨਹਿ ਘਰ ਗਈ, ਮੇਰੇ ਸੁਹੇ ਉੱਪਰ ਦੇ ਘਰ ਵਾਲੀ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਚੁੱਪ ਹੋ ਕੇ ਬਸ ਘਰ ਨੂੰ ਚਲੀ ਗਈ ਹੈ। ਸੰਪਤ ਕੋ ਗੁਰ ਆਗਿਆ ਦਈ। ਹਾਂ, ਫਿਰ ਦੋਵਾਂ ਜੀਆਂ ਨੂੰ ਮਥੋ ਤੇ ਮਰਾਰੂ ਨੂੰ ਗੁਰੂ ਅਮਰਦਾਸ ਸਾਹਿਬ ਨੇ ਆਗਿਆ ਕਰ ਦਿੱਤੀ। ਮਥੋ ਮਰਾਰੀ ਅਬ ਤੁਮ ਜਾਵੋ। ਮਹਾਰਾਜ ਕਹਿੰਦੇ ਲੈ ਵੀ ਮਥੋ ਤੇ ਮਰਾਰੀ ਹੁਣ ਤੁਸੀਂ ਦੋਵੇਂ ਪਤੀ ਸਤੀ ਚਲੇ ਜਾਓ, ਸਤਿਆ ਨਾਮ ਉਪਦੇਸ਼ ਦ੍ਰਿੜਾਵੋ। ਇਸ ਤਰ੍ਹਾਂ ਸਹਿਬਾਜਪੁਰੇ ਵਿੱਚ ਜਾ ਕੇ ਸਭ ਨੂੰ ਸਤਨਾਮ ਵਾਹਿਗੁਰੂ ਦਾ ਉਪਦੇਸ਼ ਪੱਕਿਆਂ ਕਰਾਓ। ਗੁਰਸਿੱਖੀ ਜਗ ਅਧਿਕ ਵਧਾਵੋ। ਜੋ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ ਸੰਸਾਰ ਦੇ ਵਿੱਚ ਉਹਨੂੰ ਬਹੁਤ ਹੀ ਵਧਾਓ ਫੁਲਾਓ। ਨਿਜ ਗ੍ਰਹਿ ਬਸੋ ਸਦਾ ਸੁਖ ਪਾਵੋ। ਆਪਣੇ ਘਰ ਦੇ ਵਿੱਚ ਬਸੋ ਤੇ ਗੁਰੂ ਨਾਨਕ ਦੀ ਕਿਰਪਾ ਨਾਲ ਸਦਾ ਹੀ ਸੁਖ ਪਾਓ। ਤੇਰੋ ਬਾਕ ਫੁਰੈ ਜਿਮ ਕਹੈ। ਹਾਂ, ਮੁਰਾਰੀ ਨੂੰ ਕਹਿਣ ਲੱਗੇ ਵੀ ਜਿਵੇਂ ਤੂੰ ਮੁਖੋਂ ਬਚਨ ਕਿਹਾ ਕਰੇਗਾ ਉਹ ਫੁਰੇਗਾ, ਪੂਰਾ ਹੋਇਆ ਕਰੇਗਾ। ਹਰ ਕੈ ਸਰਾਪ ਦੇਹ ਜਿਸ ਚਾਹੈ। ਜਿਸ ਨੂੰ ਤੂੰ ਚਾਹੇ ਵਰ ਦੇਵੇਂ ਜਾਂ ਸਰਾਪ ਦੇਵੇਂ, ਬਚਨ ਕਹਿਣ ਨਾਲ ਉਹੀ ਪੂਰਾ ਹੋਇਆ ਕਰੇ। ਤੇਰੀ ਭਗਤ ਪੂਰੀ ਅਬ ਪੂਰੀ। ਮੈਂ ਵੀ ਤੂੰ ਸਤਿਗੁਰੂ ਦੇ ਘਰ ਦੇ ਵਿੱਚ ਚੱਲ ਆਇਆ ਸੀ, ਤੇਰੀ ਜਿਹੜੀ ਭਗਤੀ ਕੀਤੀ ਇੱਥੇ ਬੈਠ ਕੇ ਦਰਵਾਜ਼ੇ ਤੇ ਉਹ ਪੂਰੀ ਹੋ ਗਈ ਹੈ। ਪ੍ਰਾਪਤ ਭਈ ਮਹਾਗਤ ਰੂਰੀ। ਜੋ ਮਹਾਨ ਹਾਲਤ ਉੱਚੀ ਅਵਸਥਾ ਹੈ ਉਹ ਤੈਨੂੰ ਸੋਹਣੀ ਹਾਲਤ ਪ੍ਰਾਪਤ ਹੋ ਗਈ, ਸੋਹਣੀ ਅਵਸਥਾ ਵੀ ਮਿਲ ਗਈ। ਕੁਝ ਸੋ ਮਿਲੈ ਸੋ ਭਵ ਜਲ ਤਾਰੈ। ਮਹਾਰਾਜ ਕਹਿੰਦੇ ਉਹ ਮੁਰਾਰੀ ਜਿਹੜਾ ਤੇਰੇ ਨਾਲ ਮਿਲੇਗਾ ਉਹ ਵੀ ਸੰਸਾਰ ਤੋਂ ਉਤਰ ਜਾਏਗਾ। ਤਾਂ ਕਹਿਬੋ ਇਸ ਤੇ ਕਿਆ ਪਰ। ਕਹਿੰਦੇ ਇਹ ਤੋਂ ਅੱਗੇ ਹੋਰ ਕਹਿਣਾ ਪਰੇ ਕੀ ਰਹਿ ਗਿਆ ਵੀ ਜਿਹੜਾ ਤੈਨੂੰ ਮਿਲੇਗਾ ਉਹ ਵੀ ਤਰੇਗਾ। ਮੁਕਤ ਮੁਕਤ ਨਵ ਤਨ ਤਿਸ ਦੈ ਕੈ। ਇਸ ਤਰ੍ਹਾਂ ਪਦਾਰਥ ਵੀ ਮੁਕਤੀ ਵੀ ਨੌ ਨਦੀਆਂ ਵੀ ਸਿੱਧੀਆਂ ਵੀ ਉਹਨੂੰ ਦੇ ਕੇ ਵਿਦਾ ਕਰਿਓ ਗਮਨਿਓ ਸੁਖ ਪੈ ਕੇ। ਹਾਂ, ਇਹਨੂੰ ਵਿਦਾ ਕਰ ਦਿੱਤਾ ਹੈ, ਸੁਖ ਪਾ ਕੇ ਚੱਲਿਆ ਮਥੋ ਮੁਰਾਰੀ। ਗ੍ਰਹਿ ਨਿਜ ਬਸ ਗੁਰ ਸੁਜਸ ਕਰੰਤਾ। ਹਾਂ, ਆਪਣੇ ਘਰ ਸਹਿਬਾਜਪੁਰੇ ਨਗਰ ਵਿੱਚ ਵਸਦਾ ਹੋਇਆ ਗੁਰੂ ਮਹਾਰਾਜ ਦਾ ਜਸ ਕਰਦਾ ਮਿਲਿਓ ਜੇ ਤਿਸ ਸੁਖ ਸੋਪ ਭਵੰਤਾ। ਜਿਹੜਾ ਇਹ ਮੁਰਾਰੀ ਨੂੰ ਆ ਕੇ ਮਿਲਿਆ ਉਹ ਵੀ ਕਹਿੰਦੇ ਸੁਖਾਂ ਦੇ ਸਹਿਤ ਭਵੰਤਾ ਕੀ ਹੋ ਗਿਆ, ਸੁਖੀ ਹੋ ਗਿਆ। ਕਰੇ ਗੁਰੂ ਇਵ ਦੀਨਸ ਦੀਨਤ ਕਾਮ। ਕਵੀ ਜੀ ਕਹਿੰਦੇ ਜਿਹੜੇ ਬਹੁਤੇ ਦੀਨ ਆਏ ਨਿਮਾਣੇ ਸੀ ਉਹਨਾਂ ਦੇ ਵੀ ਕੰਮ ਗੁਰੂ ਅਮਰਦਾਸ ਸਾਹਿਬ ਜੀ ਨੇ ਸਵਾਰ ਨਾ ਕੀਤੇ। ਜਾਂ ਤੇ ਦੀਨ ਦਿਆਲ ਕਹਿ ਨਾਮ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਨਾਮ ਦੀਨ ਦਿਆਲ ਵੀ ਕਿਹਾ ਜਾਂਦਾ ਹੈ। ਇਮ ਮਤ ਮੰਦ ਅਨੇਕ ਉਧਾਰੇ। ਕਵੀ ਜੀ ਕਹਿੰਦੇ ਇਸ ਤਰ੍ਹਾਂ ਇੱਕ ਨੀ ਦੋ ਨੀ ਅਨੇਕਾਂ ਭੈੜੀ ਮਤ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਧਾਰੇ ਤਾਰੇ। ਜਗ ਮਹਿ ਪ੍ਰਗਟਿਓ ਜੈ ਜੈ ਕਾਰ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਹਰ ਪਾਸੇ ਜੈ ਜੈਕਾਰ ਕਰਕੇ ਜਸ ਪ੍ਰਗਟ ਹੋਇਆ। ਧਰੇ ਪ੍ਰੇਮ ਜੋ ਸੁਣੈ ਸੁਣਾਵੈ। ਕਵੀ ਜੀ ਕਹਿੰਦੇ ਜਿਹੜਾ ਪ੍ਰੇਮ ਧਾਰ ਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਸੁਣੇਗਾ ਜਾਂ ਸੁਣਾਵੇਗਾ, ਚਾਰ ਪਦਾਰਥ ਗੁਰ ਤੇ ਪਾਵੈ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਚਾਰੇ ਜਿਹੜੇ ਪਦਾਰਥ ਹੈ ਧਰਮ ਅਰਥ ਕਾਮ ਮੋਖ ਹੈ ਉਹ ਪਾ ਲਵੇਗਾ। ਜਾਣੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਥਾ ਸੁਣਨ ਵਾਲੇ ਨੂੰ ਵੀ ਫਲ ਹੋਵੇਗਾ, ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਦਰਸ਼ਨ ਕਰਕੇ ਆ ਗਿਆ, ਵਰ ਰੂਪ ਵਚਨ ਪ੍ਰਾਪਤ ਕਰਕੇ ਆ ਗਿਆ, ਉਦੋਂ ਤਾਂ ਕਹਿਣਾ ਹੀ ਕੀ ਹੈ। ਕਥਾ ਦਾ ਵੀ ਇਹ ਸੁਣਦਾ ਸਰੋਤੇ ਨੂੰ ਲਾਭ ਇੰਨਾ ਹੋ ਜਾਏਗਾ ਕਿ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਮਹਿਮਾ ਕਰਦਿਆਂ ਫਲ ਦੱਸਦਿਆਂ ਹੋਇਆਂ ਵੀ ਆਪਣੇ ਸ਼ਰਧਾ ਭਾਵਨਾ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਬੰਧ ਵਿੱਚ ਲਫ਼ਜ਼ ਲਿਖੇ ਆਪਾਂ ਸਰਵਣ ਕੀਤੇ ਹੈ। ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਥੇ 22 ਮੰਗੀਆਂ ਬਖਸ਼ੀਆਂ ਸੀ ਸਿੱਖੀ ਦੇ ਪ੍ਰਚਾਰ ਲਈ, ਉਹਨਾਂ ਵਿੱਚੋਂ ਜਿਹੜਾ ਮੁਰਾਰੀ ਹੈ ਪ੍ਰੇਮਾ ਕੁਸ਼ਟੀ ਸੀ ਉਹਨੂੰ ਵੀ ਮੰਜੀ ਬਖਸ਼ੀ ਸੀ। ਇਸ ਤਰ੍ਹਾਂ ਇਹ 22 ਮੰਜੀਆਂ ਵਾਲਿਆਂ ਵਿੱਚੋਂ ਇੱਕ ਇਹ ਵੀ ਗੁਰਮੁਖ ਪਦਵੀ ਉੱਪਰ ਸਵਾਏ ਮਾਨ ਹੋ ਕੇ ਬੇਅੰਤ ਬੇਅੰਤ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ। ਸਹਿਬਾਜਪੁਰੇ ਰਹਿ ਗਏ ਇਧਰ ਉਧਰ ਵਿਛੜ ਕੇ, ਉਹ ਸਮਾਂ ਵੀ ਪੂਰਾ ਹੋਇਆ, ਪ੍ਰਸੰਗ ਵੀ ਇੱਥੇ ਪੂਰਾ ਹੋ ਗਿਆ ਹੈ। ਅਤੇ ਉੱਧਰ ਵਾਹਿਗੁਰੂ ਵੀ ਬੜਾ ਮਿਹਰਬਾਨ ਹੋਇਆ, ਬੜੀ ਗਰਮੀ ਜੀ ਪੈ ਰਹੀ ਸੀ, ਮੀਂਹ ਪਿਆ, ਪਰਮੇਸ਼ੁਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ। ਗਿਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਸੀ ਉਹ ਤਰਤ ਮੈਂ ਠੰਡ ਪਰਤਾਈ ਅੰਧ ਪਿਆ ਦਿਖਾਠੇ ਭਾਈ ਵਾਲੀ ਗੱਲ ਹੋ ਗਈ ਹੈ ਤੇ ਖੁਸ਼ੀਆਂ ਮਨਾਈਏ ਅੱਜ ਮਹਾਂਪੁਰਸ਼ਾਂ ਦੀ ਯਾਦ ਵਿੱਚ ਉਹ ਆਖਰੀ ਜਿਹੜੇ ਅਖੰਡ ਪਾਠ ਗੁਰੂ ਪ੍ਰੇਮੀਆਂ ਵੱਲੋਂ ਆਏ ਉਹ ਪ੍ਰਾਰੰਭ ਹੋਣਗੇ 11:30 ਵਜੇ। ਇਸੇ ਤਰ੍ਹਾਂ ਬਾਕੀ ਜਿਹੜੀਆਂ ਸੇਵਾਵਾਂ ਹਨ ਉਹ ਆਪਾਂ ਰਲ ਮਿਲ ਕੇ ਕਰਾ ਲੈਣਗੇ, ਆਪੋ ਆਪਣੀਆਂ ਡਿਊਟੀਆਂ ਲਗਵਾ ਕੇ। ਤੋ ਇਸੇ ਸਮਾਪਤੀ ਕਰਕੇ ਅਰਦਾਸ ਜੁੜੀਏ। ਮਤ ਮੰਦ ਅਨੇਕ ਉਧਾਰੇ, ਜਗ ਮਹਿ ਪ੍ਰਗਟਿਓ ਜੈ ਜੈ ਕਾਰੇ, ਧਰੇ ਪ੍ਰੇਮ ਜੋ ਸੁਣੈ ਸੁਣਾਵੈ, ਚਾਰ ਪਦਾਰਥ ਗੁਰ ਤੇ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।